ਬਿੰਦ ਮਜੂਰ ਜੋ ਤੇ ਅਗਾਰੇ ਤਿੰਨ ਜੁੱਤ ਆਪਰ ਸਮੂਹ ਹਕਾਰੇ ਮਹਾ ਟੋਲ ਕਰ ਸੰਗ ਸਿਧਾਰੇ ਮੰਗਲ ਕੀਨਸ ਅਨਕ ਪ੍ਰਕਾਰੇ ਮ੍ਰਿੰਦ ਮਜੂਰ ਜੋ ਹੁਤੇ ਅਗਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਤੋਂ ਉਪਰੰਤ ਸਤਿਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਜੋ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ, ਉਸ ਵਿੱਚੋਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਸੁੰਦਰ ਦੀਵਾਨ ਸਜ ਰਿਹਾ ਹੈ, ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਉਪਰੰਤ ਕੁਛ ਸਮਾਂ ਗੁਰਬਾਣੀ ਦਾ ਨਿਤਨੇਮ ਕੀਰਤਨ ਹੋਇਆ ਹੈ। ਜਿਵੇਂ ਅੰਮ੍ਰਿਤ ਸਰੋਵਰ ਬਣਿਆ, ਗੁਰੂ ਕਾ ਚੱਕ ਨਗਰ ਵਸਾਇਆ ਗਿਆ, ਉਹ ਆਪਾਂ ਪ੍ਰਸੰਗ ਸਰਵਣ ਕਰ ਰਹੇ ਸੀ। ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ ਅੱਜ ਕੱਲ੍ਹ ਇਹ ਅੰਮ੍ਰਿਤਸਰ ਸ਼ਹਿਰ ਵਸਿਆ ਹੈ, ਇੱਥੇ ਸਾਰੀਆਂ ਨਿਸ਼ਾਨੀਆਂ ਪਤੇ ਦੱਸ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਅੱਗੇ ਕਰਕੇ ਭੇਜਿਆ ਸੀ। ਜਿਹੜਾ ਤੁੰਗ ਵਾਲੀ ਪਿੰਡ ਹੈ, ਗਿੱਲਾਂ ਵਾਲੀ ਹੈ, ਸੁਲਤਾਨ ਪਿੰਡ ਹੈ, ਇਹਨਾਂ ਤਿੰਨਾਂ ਪਿੰਡਾਂ ਦੀ ਜਿਹੜੀ ਵਿਚਕਾਰਲੀ ਹੱਦ ਹੈ, ਇੱਥੇ ਜਾ ਕੇ ਤੁਸੀਂ ਵੋੜੀ ਕੱਢਣੀ ਹੈ, ਨਗਰ ਵਸਾਉਣਾ ਹੈ। ਜੇ ਆਪ ਜੀ ਗਏ, ਬੋੜਾ ਕੱਢਿਆ, ਅਰਦਾਸ ਕਰਕੇ ਨਗਰ ਵਸਾਉਣ ਦਾ ਬਾਬਾ ਬੁੱਢਾ ਸਾਹਿਬ ਜੀ ਸਲਾਹ ਅਨੁਸਾਰ ਟੱਕ ਲਗਵਾਇਆ। ਨਾਮ ਇਹ ਨਗਰ ਦਾ ਫਿਰ ਗੁਰੂ ਕਾ ਚੱਕ ਰੱਖਿਆ। ਕੁਝ ਆਪਣੇ ਵਾਸਤੇ ਰਿਹਾਇਸ਼ੀ ਮਕਾਨ ਤਿਆਰ ਕਰਵਾ ਲਏ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਗੁਰੂ ਕੇ ਮਹਿਲ ਆਖਦੇ ਹਾਂ। ਇਸੇ ਤਰ੍ਹਾਂ ਜਿਵੇਂ ਆਪ ਜੀ ਨੇ ਉਹ ਸੰਤੋਖ ਸਾਹਿਬ ਸੀਰਤ ਦਾ ਸਭ ਤੋਂ ਪਹਿਲਾਂ ਇੱਥੇ ਟੱਕ ਲਗਵਾਇਆ ਸੀ। ਕੱਲ੍ਹ ਪ੍ਰਸੰਗ ਆਪਾਂ ਸੁਣਿਆ ਹੀ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਸਾਰੇ ਥਾਵਾਂ ਨੂੰ ਦੇਖਦੇ ਦੇਖਦੇ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਨਿਸ਼ਾਨੀਆਂ ਦੱਸੀਆਂ, ਪਤੇ ਦੱਸੇ ਸੀ, ਉੱਥੇ ਆਏ ਹੈ ਵੀ ਜਿੱਥੇ ਬਹੁਤ ਵੱਡਾ ਤਾਲੀ ਦਾ ਦਰਖਤ ਖਲੋਤਾ ਹੈ, ਉੱਥੇ ਸਭ ਤੋਂ ਪਹਿਲਾਂ ਤੁਸੀਂ ਸਰੋਵਰ ਦੀ ਕਾਰ ਸੇਵਾ ਕਰਨੀ ਹੈ। ਉਸ ਤੋਂ ਬਾਅਦ ਫਿਰ ਜਿਹੜਾ ਬਹੁਤ ਸਮੇਂ ਦਾ ਇਹ ਮਹਾਨ ਤੀਰਥ ਅਲੋਪ ਹੋਇਆ ਹੋਇਆ, ਉਹਦੇ ਸੰਬੰਧੀ ਕਹਾਂਗੇ। ਆਪ ਜੀ ਨੇ ਜਿਵੇਂ ਨਗਰ ਵਸਾ ਕੇ ਨਾਮ ਗੁਰੂ ਕਾ ਚੱਕ ਰੱਖ ਕੇ, ਉਸ ਤੋਂ ਬਾਅਦ ਫਿਰ ਸੰਤੋਖ ਸਰ ਸਰੋਵਰ ਦਾ ਟੱਕ ਲਗਵਾਇਆ। ਉਹ ਅੱਜ ਪ੍ਰਸੰਗ ਆ ਰਿਹਾ ਹੈ। ਜਿਵੇਂ ਆਉਂਦਾ ਅਸੀਂ ਮਨ ਚਿਤ ਲਾ ਕੇ ਸੁਣੀਏ ਜੀ। ਬ੍ਰਿੰਦ ਮਜੂਰ ਜੋ ਹੁਤੇ ਅਗਾਰੇ, ਬਹੁਤੇ ਜਿਹੜੇ ਮਜ਼ਦੂਰ ਲੋਕ ਪਹਿਲਾਂ ਹੀ ਹੈਨ ਸਨ, ਕਿਉਂਕਿ ਉਹ ਗੁਰੂ ਕਾ ਚੱਕ ਜਿਹੜਾ ਨਗਰ ਵਸਾ ਰਹੇ ਸੀ, ਆਪਣੇ ਲਈ ਰਿਹਾਇਸ਼ੀ ਮਕਾਨ ਬਣਾ ਰਹੇ ਸੀ, ਉਹ ਸਾਰਾ ਮਜ਼ਦੂਰ ਹੀ ਜ਼ਿਆਦਾ ਕੰਮ ਕਰ ਰਹੇ ਸਨ। ਹੋਰ ਨਗਰਾਂ ਦੇ ਜਿਹੜੇ ਸਿੱਖ ਸੇਵਕ ਹੈ ਵਿੱਚ ਆ ਕੇ ਹੱਥ ਬਟਾਉਂਦੇ ਸਨ, ਕਾਰ ਸੇਵਾ ਕਰਦੇ ਸਨ। ਜਿਹੜਾ ਸਾਰੀ ਦਿਹਾੜੀ ਕੰਮ ਕਾਰ ਕਰਨਾ ਹੈ, ਉਹ ਤਾਂ ਫਿਰ ਮਜ਼ਦੂਰ ਲੋਕ ਦਿਹਾੜੀਦਾਰੀ ਕਰਦੇ ਨੇ, ਕਿਉਂਕਿ ਜਿਹੜਾ ਸੇਵਾ ਕਰਨ ਵਾਲਾ ਹੁੰਦਾ ਉਹ ਤਾਂ ਥੋੜ੍ਹਾ ਬਹੁਤਾ ਕਰਕਰਾ ਕੇ ਫਿਰ ਬੈਠ ਜਾਂਦਾ, ਆਰਾਮ ਕਰਨ ਲੱਗ ਪੈਂਦਾ ਹੈ। ਤੇ ਜੇ ਉਹਨੂੰ ਕਹੋ ਵੀ ਤੂੰ ਹਟ ਕੇ ਕਿਉਂ, ਕਹਿੰਦੇ ਮੈਂ ਤਾਂ ਸੇਵਾ ਕਰਨਾ ਹੈ, ਜਿੰਨੀ ਕਹੋਗੀ ਕਰ ਲਊਂਗਾ, ਮੈਂ ਕਿਹੜਾ ਦਿਹਾੜੀ ਲੈਣੀ ਹੈ। ਤੇ ਜਿਹੜਾ ਦਿਹਾੜੀ ਵਾਲਾ ਹੁੰਦਾ ਉਹਨੂੰ ਤਾਂ ਫਿਰ ਹੌਲੀ ਹੌਲੀ ਜਿੰਨਾ ਸਮਾਂ ਹੁੰਦਾ ਉਹਦਾ ਅਟਕੇ ਤੇ ਨੀਅਤ ਕੀਤਾ ਵੀ ਇਹਨਾਂ ਤੋਂ ਕੰਮ ਕਰਨਾ ਕਰਨਾ, ਫਿਰ ਉਹ ਕਰੀ ਜਾਂਦਾ ਹੈ। ਇਹ ਉਹ ਬੈਠ ਵੀ ਜਾਵੇ ਤੇ ਉਸਨੂੰ ਅਸੀਂ ਕਹਿ ਦਿੰਦੇ ਵੀ ਤੈਨੂੰ ਦਿਹਾੜੀ ਕਾਹਦੀ ਦੇਣੀ ਹੈ, ਤੂੰ ਇੱਥੇ ਬੈਠਾ ਹੈ, 8 ਘੰਟੇ ਆਪਣੇ ਪੂਰੇ ਕਰ ਤੇ ਆਪਣੇ ਪੈਸੇ ਲੈ, ਵਿਹਲੇ ਨੂੰ ਨਹੀਂ ਮਿਲਣੀ, ਕਾਮਨੀ ਤੋਂ ਦਾਮਨੀ ਅਸੀਂ ਕਹਿ ਦਿਆਂਗੇ। ਜਿਹੜਾ ਕਾਲ ਸੇਵਾ ਉਂਝ ਕਰਨ ਵਾਲਾ ਹੁੰਦਾ ਆਪਣੀ ਮੌਜ ਦਾ, ਭਾਵੇਂ ਸਾਰੀ ਰਾਤ ਲੱਗਾ ਆਵੇ, ਭਾਵੇਂ 1 ਘੰਟਾ 2 ਮਿੰਟ ਲਾਵੇ, ਉਹਦੇ 'ਤੇ ਨਿਰਭਰ ਹੁੰਦਾ ਹੈ। ਇਸ ਕਰਕੇ ਕਹਿੰਦੇ ਜਿਹੜੇ ਪਹਿਲਾਂ ਵੀ ਮਜ਼ਦੂਰ ਸਨ, ਹੁਣ ਇਸ ਸਰੋਵਰ ਦਾ ਟੱਕ ਲੱਗਣਾ ਹੈ, ਇੱਥੇ ਹੁਣ ਜ਼ਿਆਦਾ ਮਜ਼ਦੂਰਾਂ ਦੀ ਲੋੜ ਹੈ, ਇਸ ਕਰਕੇ ਹੋਰਨਾਂ ਨੂੰ ਬੁਲਾ ਲਿਆ। ਇੱਥੇ ਕਹਿ ਰਹੇ ਆ ਵੀ ਪਹਿਲਾਂ ਹੀ ਜਿਹੜੇ ਗੁਰੂ ਕੇ ਚੱਕ ਨਗਰ ਵਸਾਉਣ ਵਾਸਤੇ ਇਹ ਮਜ਼ਦੂਰ ਬੁਲਾਏ ਸਨ, ਤਿੰਨ ਜੁੱਤ ਆਪਰ ਸਮੂਹ ਹਕਾਰੇ, ਉਹਨਾਂ ਦੇ ਸਮੇਤ ਕਹਿੰਦੇ ਹੋਰ ਵੀ ਜਿਹੜੇ ਮਜ਼ਦੂਰ ਹੈ ਉਹ ਨਗਰਾਂ ਵਿੱਚੋਂ ਬੁਲਾ ਲਏ, ਸਦ ਲਏ ਹਨ। ਮਹਾ ਟੋਲ ਕਰ ਸੰਗ ਸਿਧਾਰੇ, ਬਹੁਤ ਵੱਡਾ ਕਹਿੰਦੇ ਟੋਲਾ ਬਣ ਕੇ ਜੱਥਾ ਬਣਾ ਕੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਚੱਲੇ ਹਨ। ਮੰਗਲ ਕੀਨਸ ਅਨਕ ਪ੍ਰਪਾਤਕਾਰੇ, ਇਸ ਤਰ੍ਹਾਂ ਵੀ ਅਜ ਸਰੋਵਰ ਦਾ ਕਾਲ ਸੇਵਾ ਦਾ ਟੱਪਾ ਲੱਗਣਾ ਹੈ, ਇਸ ਕਰਕੇ ਅਨੇਕਾਂ ਤਰ੍ਹਾਂ ਦੇ ਮੰਗਲਾਚਾਰ ਕੀਤੇ, ਖੁਸ਼ੀਆਂ ਮਨਾਈਆਂ ਹਨ, ਬਾਜੇ ਗਾਜੇ ਵਜਾਏ ਹਨ। ਗਏ ਸਿੰਸ ਪਾ ਤਰ ਕੇ ਤਰੇ, ਜਿੱਥੇ ਉਹ ਟਾਹਲੀ ਦਾ ਦਰਖਤ ਖੜੋਤਾ ਹੈ, ਉਹ ਅੱਜ ਕੱਲ੍ਹ ਵੀ ਹੁਣ ਸੰਤੋਖ ਸਰ ਸਰੋਵਰ ਜਿੱਥੇ ਹੈ ਉੱਥੇ ਉਹ ਖੜੋਤਾ ਹੀ ਹੈ। ਕਿਨਾਰੇ 'ਤੇ ਦੇਖੋ ਝਾਤੀ ਮਾਰ ਕੇ ਉਹ ਦਰਸ਼ਨ ਦੇ ਰਿਹਾ ਹੈ। ਇਸ ਤਰ੍ਹਾਂ ਉਹ ਟਲਾਲੀ ਦਾ ਜਿਹੜਾ ਦਰਖਤ ਹੈ ਜਿਹਨੂੰ ਟਾਲਾ ਸਾਹਿਬ ਵੀ ਕਹਿ ਦਿੰਦੇ ਨੇ, ਉਹ ਜਾ ਦੇਖਿਆ ਹੈ। ਤਹਾਂ ਜਾਏ ਸਗਰੀ ਵਿਦ ਕਰੇ, ਉੱਥੇ ਦਰਖਤ ਦੇ ਹੇਠਾਂ ਜਾ ਕੇ ਜੋ ਸਾਰੇ ਗੁਰੂ ਘਰ ਦੀ ਵਿਧੀ ਮਰਿਆਦਾ ਗੁਰਮਤਿ ਰੀਤੀ ਹੈ ਉਹ ਆਪ ਜੀ ਨੇ ਸ਼ੁਰੂ ਕੀਤੀ ਹੈ। ਨਾਮ ਲੀਨ ਤਿੰਨਹੋਂ ਗੁਰ ਕੇਰਾ, ਨਾਮ ਲੈਣ ਤੀਨਹ ਗੁਰ ਕੇਰਾ, ਲੈਣ ਤਨ ਲੀਨ ਨਾਮ ਲੀਨ ਤੀਨੋ ਗੁਰ ਕੇਰਾ। ਇਸ ਤਰ੍ਹਾਂ ਉਹ ਗੁਰਮਤਿ ਵਿਧੀ ਕੀ ਕੀਤੀ ਹੈ ਵੀ ਸਭ ਤੋਂ ਪਹਿਲਾਂ ਟੱਕ ਲਾਉਣ ਤੋਂ ਤਿੰਨੇ ਜਿਹੜੇ ਸਤਿਗੁਰੂ ਉਹਨਾਂ ਦਾ ਨਾਮ ਅਦਬ ਸਤਿਕਾਰ ਲਿਆ, ਗੁਰੂ ਨਾਨਕ ਸਾਹਿਬ ਜੀ ਦਾ, ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਇਸੇ ਤਰ੍ਹਾਂ ਜੋ ਮੌਜੂਦਾ ਗੁਰਤਾ ਗੱਦੀ ਦੇ ਉੱਪਰ ਬੈਠੇ ਗੁਰੂ ਅਮਰਦਾਸ ਸਾਹਿਬ ਜੀ, ਇਹ ਨਾਮ ਲਿਆ ਤਿੰਨਾਂ ਸਤਿਗੁਰਾਂ ਦਾ। ਕਰ ਅਰਦਾਸ ਖਰੇ ਤਿਸ ਬੇਰਾ, ਇਸ ਤਰ੍ਹਾਂ ਕਹਿੰਦੇ ਅਰਦਾਸ ਕਰਨ ਲਈ ਉਸ ਵੇਲੇ ਸਾਰੇ ਜਿੰਨੇ ਗੁਰਸਿੱਖ ਹੈ ਮਜ਼ਦੂਰ ਹੈ ਉਹ ਖੜੇ ਹੋਏ ਹੈ, ਖੜੋਤਿਆਂ ਹੋਇਆਂ ਅਰਦਾਸ ਕੀਤੀ ਹੈ, ਖਲੇ ਕੀਚੇ ਅਰਦਾਸ। ਕੋਈ ਰੌਲਾ ਹੀ ਪਾਉਂਦੇ ਹੈ, ਕਹਿੰਦੇ ਅਰਦਾਸ ਹੀ ਕਰਨੀ ਹੈ, ਭਾਵੇਂ ਪਿਆ ਕਰ ਲਓ ਭਾਵੇਂ ਬੈਠਾ ਕਰ ਲਓ। ਨਹੀਂ ਕੋਈ ਨਹੀਂ ਹੈਗਾ ਅਰਦਾਸ ਕਰਨੀ, ਜੇ ਮਰਜ਼ੀ ਕਰ ਲਓ ਨਾ, ਉਹ ਵੀ ਮਰਜ਼ਾਦਾ ਹੈ ਵੀ ਜਿਹਨੇ ਅਰਦਾਸ ਕਰਨੀ ਹੈ ਜੇ ਇਸ਼ਨਾਨ ਕੀਤਾ ਤੇ ਫਿਰ ਉਹ ਮਹਾਰਾਜ ਦਾ ਧਿਆਨ ਕਰਨ ਸਮੇਂ ਫਿਰ ਵੀ 5 ਇਸ਼ਨਾਨ ਨਾ ਕਰੇ, ਚੰਗੀ ਤਰ੍ਹਾਂ ਚਰਨ ਧੋਵੇ, ਹੱਥ ਪੈਰ ਧੋਵੇ, ਮੂੰਹ ਧੋਵੇ, ਐ ਮੁੱਖ ਸਾਫ ਜਲ ਅਦਕ ਲੈ ਕੇ ਫੇਰ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰੇ। ਅੱਜ ਕੱਲ੍ਹ ਤਾਂ ਇਵੇਂ ਹੀ ਹੈ, ਜਿਵੇਂ ਰਿਹਾ ਪਸ਼ੂ ਹੁੰਦਾ ਨਾ, ਆਈ ਫਿਰਦੇ ਹਨ, ਜਦ ਗਲ ਵਿੱਚ ਪੱਲਾ ਪਾਉਣਾ ਬਹੁਤ ਮਾੜਾ ਸਮਝਦੇ। ਉਹ ਸਾਧੂ ਇੱਕ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਜੀ ਸਿੱਖ ਦੇ ਗਲ ਵਿੱਚ ਨਹੀਂ ਨਾ ਪੱਲਾ ਪਾਇਆ, ਵੀ ਸਮਝ ਲਓ ਵੀ ਗੁਰੂ ਤੁਸੀਂ ਆਗਿਆ ਤੋਂ ਬਾਹਰ ਹੈ। ਜਿਵੇਂ ਰਿਹਾ ਪਸ਼ੂ ਹੁੰਦਾ ਨਾ ਆਕੀ, ਇਹ ਵੀ ਸਾਰੇ ਆਕੀ ਹੈ, ਕਿਉਂਕਿ ਇਹ ਤਾਂ ਸਭ ਤੋਂ ਪਹਿਲਾਂ ਇਹ ਤਾਂ ਭਰਨਾ ਇਹਦਾ ਨਾਂ ਰੱਖਿਆ ਵੀ ਇਹਦਾ ਸਹਾਰਾ ਹੈ, ਇਹ ਮੁੱਖ ਸਾਫ ਕਰਨਾ ਤਾਂ ਵੀ, ਸੁੱਚੇ ਹੱਥ ਰੱਖਣੇ ਤਾਂ ਵੀ, ਗੁਰੂ ਅੱਗੇ ਅਰਦਾਸ ਕਰਨੀ ਹੈ ਤਾਂ ਵੀ ਇਹਦਾ ਸਹਾਰਾ, ਅਤੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਸਹਾਰਾ ਕਰਕੇ ਫਿਰ ਗੁਰੂ ਦਾ ਧਿਆਨ ਧਰ ਕੇ ਅਰਦਾਸ ਕਰਨੀ ਹੈ, ਪ੍ਰਵਾਨ ਹੁੰਦੀ ਹੈ। ਸੋ ਇਸ ਕਰਕੇ ਉਹ ਕਹਿੰਦੇ ਖੜੋਤਿਆ ਹੋਇਆ ਚੰਗੇ ਢੰਗ ਨਾਲ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਹੈ। ਟੱਕ ਲਾਇਆ ਸਿਰਜਨ ਕਹੋ ਤਾਲ, ਹੋਏ ਸਰੋਵਰ, ਜਿਹੜਾ ਤਾਲ ਹੈ ਸਰੋਵਰ ਰਚਣ ਵਾਸਤੇ ਬਣਾਉਣ ਵਾਸਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਕਹੀ ਮਾਰ ਕੇ ਟੱਕ ਲਾ ਦਿੱਤਾ ਹੈ, ਟੱਪਾ ਲਾਇਆ ਹੈ। ਉਪਕਾਰ ਵਿਸਾਲ, ਆਪਣੇ ਹਿਰਦੇ ਅੰਦਰ ਬੜਾ ਭਾਰੀ ਵੀ ਪਰਉਪਕਾਰ ਹੋਵੇਗਾ, ਅੰਤ ਇੱਥੇ ਲੋਕਾਂ ਦਾ ਉਧਾਰ ਹੋਏਗਾ, ਇਹ ਸੋਚਿਆ ਵਿਚਾਰਿਆ ਆਪ ਜੀ ਨੇ ਪਰਉਪਕਾਰ। ਲੱਗੇ ਮਜ਼ੂਰ ਖਨਨ ਸਮੁਦਾਏ, ਉਸੇ ਵੇਲੇ ਆਪੋ ਆਪਣੇ ਕਹੀਆਂ ਵਗੈਰਾ ਲੈ ਕੇ ਬੇਅੰਤ ਬੇਅੰਤ ਜਿਹੜੇ ਮਜ਼ਦੂਰ ਆ ਉਹ ਪੁੱਟਣ ਲੱਗ ਪਏ ਹਨ। ਸਿਰ ਧੜ ਮਿਰਤਕਾ ਵਹਿਰ ਗਿਰਾਏ, ਬਠਰਾਂ ਵਿੱਚ ਮਿੱਟੀ ਪਾ ਕੇ ਫਿਰ ਸੀਸ ਉੱਪਰ ਰੱਖ ਕੇ ਬਾਹਰ ਜਾ ਕੇ ਦੂਰ ਸੁੱਟਦੇ ਹਨ। ਇੱਕ ਖੁਦ ਇੱਕ ਮਿਰਤਕਾ ਭਰੈ, ਇੱਕ ਹੀ ਮਾਰ ਕੇ ਉਹ ਪੁੱਟਦਾ ਹੈ, ਦੂਜਾ ਬੱਠਲ ਮਿੱਟੀ ਭਰਦਾ ਹੈ। ਇੱਕ ਉਠਾਏ ਕਰ ਬਾਹਰ ਕਰੈ, ਇੱਕ ਜਿਹੜਾ ਬੱਠਲ ਜਾ ਮਿੱਟੀ ਦਾ ਭਰਿਆ ਉਹਨੂੰ ਉਠਾ ਕੇ ਸਿਰ ਤੇ ਚੁੱਕ ਕੇ ਬਾਹਰ ਲਿਆਉਣਾ ਕਰਦਾ ਹੈ। ਇੱਕ ਆਵ ਹੈ ਇੱਕ ਲੈ ਲੈ ਜਾ ਹੈ, ਇਹ ਕਹਿੰਦੇ ਆਉਂਦੇ ਹਨ ਤੇ ਇੱਕ ਲੈ ਲੈ ਕੇ ਜਾ ਰਹੇ ਹਨ। ਇੱਕ ਜਾਣੀ ਉਹ ਮਿੱਟੀ ਦਾ ਬੱਠਲ ਜਾ ਖਾਲੀ ਕਰਕੇ ਜਿੱਥੇ ਉਹ ਸੇਵਾ ਹੋ ਰਹੀ ਉੱਧਰ ਨੂੰ ਆਉਂਦੇ, ਇੱਕ ਭਰਿਆ ਭਰਾਇਆ ਬੱਠਲ ਜਾ ਬਾਹਰ ਲੈ ਲੈ ਕੇ ਜਾਂਦੇ ਹਨ। ਖਨ ਹੈ ਮਜ਼ੂਰ ਸਿੱਖਿਆ ਬਹੁ ਮਾਹੇ, ਖਨ ਹੈ ਮਜ਼ੂਰ ਸਿੱਖਿਆ ਬਹੁ ਮਾਹੇ। ਹਾਂ, ਬਹੁਤੇ ਸਿੱਖਾਂ ਦੇ ਵਿੱਚ ਜਿਹੜੇ ਮਜ਼ਦੂਰ ਲੋਕ ਆ ਉਹ ਵੀ ਇਹ ਕਾਰ ਸੇਵਾ ਕਰੇ, ਖੁਦਾਈ ਕਰ ਰਹੇ ਸਰੋਵਰ ਦੀ। ਇਸ ਵਿਧ ਕਰਿਓ ਆਰੰਭਨ ਤਾਲ, ਕਹਿੰਦਾ ਹੈ ਸਰੋਤਿਓ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਸੰਤੋਖ ਸਰ ਸਰੋਵਰ ਦਾ ਜਿਹੜਾ ਤਾਲ ਹੈ ਇਹਦੀ ਕਾਰ ਸੇਵਾ ਨੂੰ ਪ੍ਰਾਰੰਭ ਕਰ ਦਿੱਤਾ, ਇਹਦੀ ਖੁਦਾਈ ਸ਼ੁਰੂ ਕਰ ਦਿੱਤੀ। ਬੈਠੇ ਆਪ ਖਨਹਿ ਜਲ ਨਾ ਨਰ ਜਾਲ, ਆਪ ਟਾਲੀ ਦੇ ਦਰਖਤ ਹੇਠ ਬੈਠ ਜਾਂਦੇ ਹੈ, ਬੇਅੰਤ ਲੋਕ ਆ ਕਰਕੇ ਖੁਦਾਈ ਕਰਦੇ। ਜਹਾਂ ਗਰਾਮ ਸਿਰਜਿਓ ਘਰ ਪਾਏ, ਇੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਕਾ ਚੱਕ ਨਗਰ ਵਸਾਇਆ ਤੇ ਆਪਣੇ ਰਹਿਸ਼ੀ ਮਕਾਨ ਪਾਏ ਸਨ। ਤਹਾਂ ਕਾਰ ਕਰਤੇ ਸਮੁਦਾਏ, ਉੱਥੇ ਹੋਰ ਲੋਕਾਂ ਵਾਸਤੇ ਵੀ ਘਰ ਬਣ ਰਹੇ ਸੀ, ਉੱਥੇ ਵੀ ਰਾਜ ਮਿਸਤਰੀ ਬੜਾ ਕੰਮ ਕਰ ਰਹੇ, ਚਿਣਾਈ ਕਰ ਰਹੇ। ਨਿਤ ਪ੍ਰਤ ਸਕਲ ਲੋਕ ਤਿਸ ਥਾਨ, ਹਮੇਸ਼ਾ ਕਹਿੰਦੇ ਸਾਰੇ ਲੋਕ ਰਲ ਮਿਲ ਕੇ ਉਸ ਥਾਂ ਤੇ, ਕਾਰ ਸੁਧਾਰਤ ਸਫਲ ਸੁਜਾਨ, ਜਿਹੜੇ ਕਹਿੰਦੇ ਸੁਜਾਨ ਪੁਰਸ਼ ਹੈ ਵੀ ਸਾਡਾ ਜਨਮ ਸਫਲ ਹੋਵੇਗਾ, ਜਾਂ ਫਲ ਸਹਿਤ ਜਿਹੜੀ ਕਾਰ ਹੈ ਉਹਨੂੰ ਬਣਾ ਸਵਾਰ ਕੇ ਕਰਦੇ। ਕਿਤਕ ਦਿਵਸ ਮਹਿ ਕੇਤਕ ਕਰਿਓ, ਕੁਝ ਕੀ ਦਿਨਾਂ ਵਿੱਚ ਜਿਹੜਾ ਸੰਤੋਖ ਸਰ ਸਰੋਵਰ ਹੈ ਇਹ ਕਿੰਨਾ ਕਰਦੇ, ਜਾਣੀ ਕੁਝ ਡੂੰਘਾ ਕਰ ਦਿੱਤਾ ਹੈ। ਦਰਸ਼ਨ ਕੋ ਪੁਨ ਮਨ ਹਿਤ ਧਾਰਿਓ, ਇਹ ਵੀ ਗੁਰੂ ਅਮਰਦਾਸ ਸਾਹਿਬ ਜੀ ਜੇ ਜਾ ਕੇ ਦਰਸ਼ਨ ਕਰੀਏ ਤੇ ਮਨ ਦੇ ਵਿੱਚ ਪ੍ਰੇਮ ਧਾਰਿਆ ਹੈ। ਗੋਇੰਦਵਾਲ ਕੀਨ ਪ੍ਰਸਥਾਨਾ, ਇਸ ਤਰ੍ਹਾਂ ਮਨ ਵਿੱਚ ਫੁਰਨਾ ਧਾਰ ਕੇ ਗੋਇੰਦਵਾਲ ਸਾਹਿਬ ਨੂੰ ਚਲਣਾ ਕੀਤਾ ਹੈ। ਜਹ ਸ੍ਰੀ ਅਮਰਦਾਸ ਥਿਤ ਥਾਨਾ, ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਚਵਾਰਾ ਸਾਹਿਬ ਵਾਲੇ ਥਾਂ ਤੇ ਸਤਿਤ ਸਨ। ਕੇਤਕ ਲੋਕ ਵਸਾਏ ਗ੍ਰਾਮ, ਕੁਝ ਕੁ ਜਿਹੜੇ ਉਹ ਗੁਰੂ ਕੇ ਚੱਕ ਨਗਰ ਵਿੱਚ ਲੋਕ ਵਸਾਏ, ਵਸਣ ਲੱਗੇ ਰੁਚ ਆਪਣੇ ਧਾਮ, ਆਪੋ ਆਪਣੇ ਘਰ ਬਣਾ ਕੇ ਤੇ ਗੁਰੂ ਕੇ ਚੱਕ ਨਗਰ ਵਿੱਚ ਵਸਣ ਲੱਗ ਪਏ। ਤਬ ਸ੍ਰੀ ਅਮਰਦਾਸ ਚੱਲ ਗਏ, ਕਰਮ ਰਾਜਾ ਵੀ ਕੀ ਹੈ ਮੈਨੂੰ ਠੇਕੀ ਜਾਏਗਾ। ਤਬ ਸ੍ਰੀ ਰਾਮਦਾਸ ਚੱਲ ਗਏ, ਅਮਰਦਾਸ ਕਿੱਥੇ ਰਾਮਦਾਸ, ਅਰਸ ਦਾ ਫਰਕ ਕਿੰਨਾ ਪੈ ਜਾਂਦਾ ਜੇ ਨਾ ਦੇਖੇ ਕੋਈ। ਤਦੋਂ ਗੁਰੂ ਰਾਮਦਾਸ ਸਾਹਿਬ ਜੀ ਚਲੇ ਗਏ, ਚਰਨ ਕਮਲ ਗੁਰਬੰਦਤ ਪਏ। ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ। ਸਗਰੀ ਕਾਰ ਕਰੀ ਸੋ ਬਤਾਈ, ਜੋਏ ਗੁਰੂ ਕੇ ਚੱਕ ਨਗਰ ਦੀ ਵਸਾਉਣ ਦੀ ਕਾਰ ਕੀਤੀ ਸੀ ਉਹ ਸਾਰੀ ਆਪ ਜੀ ਨੇ ਦੱਸੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ। ਸਤਨ ਗ੍ਰਾਮ ਸਿਰਜ ਸਮਦਾਈ, ਆਪ ਜੀ ਦੀ ਆਗਿਆ ਨਾਲ ਉੱਥੇ ਜਾ ਕੇ ਬਹੁਤ ਹੀ ਜਿਹੜੇ ਪਿੰਡ ਵਿੱਚ ਗ੍ਰਾਮ ਵਿੱਚ ਘਰ ਸਿਰ ਦਿੱਤੇ, ਰਜਾ ਦਿੱਤੇ, ਬਣਾ ਦਿੱਤੇ ਹਨ। ਤਾਲ ਕੁਛ ਖਨਵਾਵਨ ਕੀਨਾ, ਇਸੇ ਤਰ੍ਹਾਂ ਮਹਾਰਾਜ ਜਿੱਥੇ ਟਾਹਲੀ ਦਾ ਦਰਖਤ ਹੈ ਆਪ ਜੀ ਨੇ ਪਤਾ ਦੱਸਿਆ ਸੀ ਉੱਥੇ ਜਿਹੜਾ ਤਾਲ ਹੈ ਸਰੋਵਰ ਹੈ ਉਹ ਵੀ ਖੁਦਵਾਉਣਾ ਸ਼ੁਰੂ ਕਰ ਦਿੱਤਾ, ਉਹਦੀ ਖੁਦਾਈ ਸ਼ੁਰੂ ਹੋ ਗਈ, ਪਟਵਾਈ ਸ਼ੁਰੂ ਹੈ। ਜਥਾ ਹੁਕਮ ਰਾਵਰ ਨੇ ਦੀਨਾ, ਜਿਸ ਤਰ੍ਹਾਂ ਮਹਾਰਾਜ ਆਪ ਜੀ ਨੇ ਦਾਸ ਨੂੰ ਹੁਕਮ ਦਿੱਤਾ ਸੀ, ਸੁਣ ਸ੍ਰੀ ਅਮਰਦਾਸ ਧਰ ਧਿਆਨ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰਾ ਸੁਣ ਕੇ ਫਿਰ ਧਿਆਨ ਧਾਰਿਆ ਹੈ। ਭੂਤ ਭਵਿਖਿਅਤ ਸਭ ਹੀ ਜਾਣਾ, ਉਹ ਆਪਣੇ ਧਿਆਨ ਵਿੱਚ ਹੀ ਪਿਛਲੇ ਸਮੇਂ ਦਾ ਸਭ ਕੁਛ ਤੇ ਆਉਣ ਵਾਲੇ ਸਮੇਂ ਜੋ ਕੁਛ ਹੋਣਾ ਹੈ ਉਹ ਸਮਝ ਲਿਆ ਹੈ। ਰਹੇ ਕਿਤਕ ਦਿਨ ਗੋਇੰਦਵਾਲ, ਇਧਰ ਗੁਰੂ ਰਾਮਦਾਸ ਸਾਹਿਬ ਜੀ ਉੱਥੋਂ ਆ ਕੇ ਕੁਝ ਕੁ ਦਿਨ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਹੀ ਟਿਕੇ ਰਹੇ। ਸਭ ਆਮਦ ਕੀ ਕਰਤ ਸੰਭਾਲ, 84 ਪਿੰਡਾਂ ਜਿਹੜਾ ਇਲਾਕਾ ਅਕਬਰ ਪਾਤਸ਼ਾਹ ਪਟਾ ਲਿਖ ਕੇ ਦੇ ਗਿਆ ਉਹਦੀ ਸਾਰੀ ਆਮਦਨ ਦੀ ਜਿੰਨਾ ਕੁ ਮਾਇਆ ਆ ਰਹੀ ਉਹਦੀ ਸੰਭਾਲ ਕਰ ਰਹੇ। ਨਿਜ ਅਨੁਸਾਰ ਕਾਜ ਜੇ ਔਰ, ਆਪਣੇ ਜਿਹੜੇ ਕੋਈ ਅਨੁਸਾਰੀ ਬਣਦੇ ਆਪਣੇ ਆਪ ਹੀ ਕਰਨੇ ਬਣਦੇ, ਹੋਰ ਜਿਹੜੇ ਕੋਈ ਕੰਮ ਹਨ। ਕਰਤ ਭਏ ਸੋਢੀ ਸਿਰ ਮੌਰ, ਸੋਢੀਆਂ ਦੇ ਸ਼੍ਰੋਮਣੀ ਸਿਰ ਮੁਗਟ ਗੁਰੂ ਰਾਮਦਾਸ ਸਾਹਿਬ ਜੀ ਆਪ ਕਰ ਕਰਾ ਰਹੇ। ਜਥਾ ਹੁਕਮ ਸਤਿਗੁਰ ਜਪ ਕਰੈ, ਇਸ ਤਰ੍ਹਾਂ ਦਾ ਹੁਕਮ ਜਦੋਂ ਵੀ ਗੁਰੂ ਅਮਰਦਾਸ ਸਾਹਿਬ ਜੀ ਕੋਈ ਕਰ ਦਿੰਦੇ। ਤਥਾ ਸੀਗਰ ਹੀ ਬਚ ਅਨੁਸਾਰੈ, ਰਾਮਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰੀ ਹੋ ਕੇ ਉਸੇ ਤਰ੍ਹਾਂ ਬੜੀ ਛੇਤੀ ਉਹ ਕੰਮ ਕਰ ਵਿਖਾਉਂਦੇ। ਨਿਸ ਦਿਨ ਇੱਕ ਸੇਵਾ ਕੇ ਤਤਪਰ, ਰਾਤ ਹੋਵੇ ਦਿਨ ਹੋਵੇ ਇੱਕ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਉੱਪਰ ਹੀ ਤਤਪਰ ਰਹਿੰਦੇ, ਸਾਵਧਾਨ ਸਤਰਕ ਰਹਿੰਦੇ। ਅਪਰ ਨਹੀਂ ਕਿਮ ਬਾਂਛਾ ਉਰ ਧਰ, ਹੋਰ ਆਪਣੇ ਹਿਰਦੇ ਵਿੱਚ ਕੋਈ ਚਾਹਨਾ ਨਹੀਂ ਰੱਖਦੇ ਵੀ ਆਪਾਂ ਆਹ ਵੀ ਕਰਨਾ ਉਹ ਵੀ ਕਰਨਾ, ਸਿਰਫ ਵੀ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਹੀ ਕਰਨੀ ਹੈ, ਇਹ ਕਰਨ ਵਿੱਚ ਕੋਈ ਘੋੜ ਨਹੀਂ, ਕੋਈ ਆਲਸ ਨਹੀਂ, ਹਮੇਸ਼ਾ ਸਾਵਧਾਨ ਰਹਿੰਦੇ। ਲੋਕ ਕਾਨ ਕੋ ਮਾਨ ਨਾਹੀਂ, ਅਸੀਂ ਇੱਥੇ ਸਹੁਰੇ ਘਰ ਆ ਕੇ ਰਹਿ ਰਹੇ ਹਾਂ, ਇਹੋ ਜਿਹੀ ਲੋਕਾਂ ਦੀ ਕਾਨ ਕਨੌੜ ਕੀ ਵੀ ਨਹੀਂ ਮੰਨਦੇ ਹਨ। ਮਾਨ ਬੜਾਈ ਨਹ ਚਿਤ ਚਾਹੀ, ਇੱਥੇ ਅਸੀਂ ਵਿਆਹੇ ਹੋਏ ਇਸ ਘਰ ਦੇ ਅਸੀਂ ਜਵਾਈ ਹਾਂ, ਇਸ ਤਰ੍ਹਾਂ ਜਿਹੜਾ ਮਾਨ ਵਡਿਆਈ ਇਹ ਚਿੱਤ ਵਿੱਚ ਨਹੀਂ ਚਾਹੁੰਦੇ, ਗੁਰੂ ਕੇ ਜਿਵੇਂ ਦਾਸ ਹੁੰਦੇ ਇਸ ਤਰ੍ਹਾਂ ਬਣ ਕੇ ਰਹਿ ਰਹੇ। ਰਹਿ ਨਿਰਾਲਸ ਧੀਰਜ ਧਾਰੀ, ਹੈ ਧੀਰਜ ਧਾਰਦੇ ਹੋਏ ਬਿਨਾਂ ਆਲਸ ਤੋਂ ਰਹਿੰਦੇ, ਹਮੇਸ਼ਾ ਉਦਮ ਸਹਿਤ ਹੀ ਰਹਿੰਦੇ। ਦੇਗ ਆਦਿ ਕੀ ਕਰਤ ਸੰਭਾਰੀ, ਗੁਰੂ ਕੇ ਲੰਗਰ ਵਿੱਚ ਲੰਗਰ ਤਿਆਰ ਕਰਾਉਣਾ ਵਰਤਾਉਣਾ ਇਤਾਦਿਕ ਸਾਰੀ ਜਿਹੜੀ ਕਾਰ ਸੇਵਾ ਆਪ ਜੀ ਸੰਭਾਲ ਰਹੇ। ਸਭ ਗੁਰ ਘਰ ਕੋ ਖਰਚ ਚਲਾਵੈ, ਇੰਨਾ ਗੁਰੂ ਘਰ ਦਾ ਖਰਚ ਹੈ ਆਪ ਹੀ ਨਜਰਸਾਨੀ ਕਰਕੇ ਚਲਾਉਂਦੇ। ਜੋ ਚਾਹੀਏ ਸੋ ਸਕਲ ਪਹੁੰਚਾਵੈ, ਜਿੱਥੇ ਜੋ ਕੁਛ ਵੀ ਚਾਹੀਦਾ ਉੱਥੇ ਬੜੀ ਛੇਤੀ ਉਹੀ ਕੁਛ ਪਹੁੰਚਾ ਦਿੰਦੇ। ਸਰਬ ਪ੍ਰਕਾਰ ਕਾਰ ਵੱਧ ਗਈ, ਕਿਉਂਕਿ ਇੱਕ ਤਾਂ ਗੋਇੰਦਵਾਲ ਸਾਹਿਬ ਦੇ ਖੁੱਲਾ ਲੰਗਰ ਚੱਲਦਾ ਹੈ, ਦੂਜਾ ਉੱਥੇ ਗੁਰੂ ਕੇ ਚੱਕ ਨਗਰ ਵਸ ਰਿਹਾ, ਤੀਜਾ ਸੰਤੋਖ ਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਹੈ। ਇਸ ਤਰ੍ਹਾਂ ਗੁਰੂ ਘਰ ਦੀ ਜਿਹੜੀ ਕਾਰ ਸੇਵਾ ਸਭ ਤਰ੍ਹਾਂ ਕਰਕੇ ਹਰ ਪਾਸੇ ਵਧ ਗਈ ਹੈ। ਨਿਤ ਸਾਵਧਾਨ ਸੰਭਾਰ ਸੋ ਲਈ, ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਹਮੇਸ਼ਾ ਕਹਿੰਦੇ ਸਾਵਧਾਨ ਹੋ ਕੇ ਸਤਰਕ ਹੋ ਕੇ ਉਹਨੂੰ ਸੰਭਾਲ ਲਿਆ ਹੈ। ਸਾਰੀ ਕਰੀ ਕਰਾਈ ਜਾਂਦੇ ਹਨ ਸਤਿਗੁਰ ਮਨ ਅਨੁਸਾਰੀ ਹੋਏ, ਸਤਿਗੁਰਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਵੇਂ ਮਨ ਹੈ ਉਹਦੇ ਅਨੁਸਾਰੀ ਹੁੰਦੇ। ਨਿਰਹੰਕਾਰ ਕਾਰ ਕਰ ਸੋਏ, ਇੰਨੇ ਕੋਈ ਕਾਰ ਸੇਵਾ ਬਿਨਾਂ ਕਿਸੇ ਹੰਕਾਰ ਤੋਂ ਕਰਦੇ ਹੈ ਗੁਰੂ ਰਾਮਦਾਸ ਸਾਹਿਬ ਜੀ। ਤਿਮ ਸੇਵਾ ਬਹੁ ਪਿਤਕੀ ਠਾਨੀ, ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਪਤਨੀ ਹੈ ਤੇ ਗੁਰੂ ਅਮਰਦਾਸ ਸਾਹਿਬ ਦੀ ਛੋਟੀ ਸਮੁੱਤਰੀ, ਉਹਨੇ ਵੀ ਪਿਤਾ ਸਤਿਗੁਰੂ ਦੀ ਜਿਹੜੀ ਸੇਵਾ ਗੁਰੂ ਰਾਮਦਾਸ ਸਾਹਿਬ ਜੀ ਵਾਂਗ ਹੀ ਕੀਤੀ ਹੈ। ਮਨ ਬਚ ਕ੍ਰਮ ਤੇ ਨਿਸ ਦਿਨ ਭਾਨੀ, ਮਨ ਕਰਕੇ ਬਚ ਬਾਣੀ ਬਚਨ ਜਵਾਨ ਬੋਲ ਕੇ ਮਿੱਠਾ, ਤੇ ਇਸੇ ਤਰ੍ਹਾਂ ਕ੍ਰਮ ਸ਼ੀਰ ਕਰਕੇ ਰਾਤ ਦਿਨ ਇਹ ਸੇਵਾ ਕਰੀ ਜਾਂਦੀ ਹੈ। ਪਿਖ ਦੋਨਾਂ ਕੀ ਦਿਸ਼ ਗੁਰ ਸਾਚੋ, ਸੱਚੇ ਗੁਰੂ ਅਮਰਦਾਸ ਸਾਹਿਬ ਜੀ ਨੇ ਦੋਹਾਂ ਤਰਫਾਂ ਦੋਹਾਂ ਦੀ ਤਰਫ ਦੇਖਿਆ ਹੈ। ਦੇਸ਼ ਵਿਚਾਰ ਨਾ ਜਿਨ ਮਨ ਨਾ ਜਿਨ ਮਨ ਰਾਚੋ, ਸੇਵਾ ਕਰਨਿਆਂ ਜਿਨ੍ਹਾਂ ਦੇ ਮਨ ਦੇ ਵੀ ਭੋਰਾ ਮਾਤਰ ਕੀ ਹੰਕਾਰ ਨਹੀਂ ਰਚਿਆ, ਹੰਕਾਰ ਨਹੀਂ ਆਇਆ ਹੈ। ਇਹ ਤਾਂ ਕਰ ਕਰਾ ਕੇ ਹੁੰਦਾ ਹੀ ਹੈ, ਮੈਂ ਇੰਨਾ ਕਰ ਕਰਾ ਰਿਹਾ, ਮੇਰੇ ਵਰਗਾ ਇੰਨਾ ਕੌਣ ਕਰ ਸਕਦਾ ਹੈ। ਹੋਤ ਪ੍ਰਸੰਨ ਚਹਿਸ ਅਧਕਾਈ, ਇਸ ਕਰਕੇ ਇਹਨਾਂ ਦੀ ਮਹਾਨ ਸੇਵਾ ਦੇ ਕੇ ਗੁਰੂ ਅਮਰਦਾਸ ਸਾਹਿਬ ਜੀ ਹੁਣ ਬਹੁਤ ਹੀ ਪ੍ਰਸੰਨ ਹੋਇਆ ਚਾਹੁੰਦੇ, ਇਹਨਾਂ ਉੱਪਰ ਬਹੁਤਾ ਖੁਸ਼ ਹੋਇਆ ਚਾਹੁੰਦੇ, ਬਹੁਤੀਆਂ ਬਖਸ਼ਾਂ ਚਾਹੁੰਦੇ ਕਰਿਆ। ਦੀਜਹਿ ਅਬ ਗਾਦੀ ਗੁਰ ਆਈ, ਇਹੀ ਹੁਣ ਵਿਚਾਰ ਰਹੇ ਹੈ ਵੀ ਜੋ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਾ ਤਖ਼ਤ ਹੈ ਇਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਅਸੀਂ ਹੁਣ ਦੇ ਦਈਏ। ਕਿਤਕ ਦਿਵਸ ਜਬ ਢਿੱਗ ਰਹੇ, ਜਦੋਂ ਗੁਰੂ ਰਾਮਦਾਸ ਸਾਹਿਬ ਜੀ ਕੁਝ ਕੁ ਦਿਨ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਰ ਰਹੇ, ਸੋਢੀ ਕੁਲ ਸਿਰ ਮੌਰ, ਸੋਢੀਆਂ ਦੇ ਕੁਲ ਦੇ ਸਰੋਮੁਖਟ ਹੰਸਰੋਮਣੀ ਹਨ, ਕਰਿਓ ਹੁਕਮ ਸ੍ਰੀ ਗੁਰ ਅਮਰ। ਇੱਕ ਦਿਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ ਹੈ, ਕਰੋ ਕਾਰ ਅਬ ਔਰ। ਭਾਈ ਰਾਮਦਾਸ ਸਾਹਿਬ ਜੀ ਹੁਣ ਕੋਈ ਹੋਰ ਜਿਹੜੀ ਕਾਰ ਸੇਵਾ ਹੋਰ ਕੋਈ ਕੰਮ ਹੈ ਤੁਸੀਂ ਸ਼ੁਰੂ ਕਰੋ ਤਕੜੇ ਹੋ ਕੇ। ਚੌਪਈ ਗਮ ਨਾ ਹਲਿਓ ਸ਼ੁੱਧ ਗ੍ਰਾਮ ਬਸਾਇਓ, ਗਮ ਨਾ ਹਲਿਓ ਸ਼ੁੱਧ ਗ੍ਰਾਮ ਬਸਾਇਓ, ਜਿਹੜਾ ਗੁਰੂ ਕਾ ਚੱਕ ਨਾਮ ਦਾ ਨਗਰ ਵਸਾਇਆ, ਜਾਓ ਹੁਣ ਗੋਇੰਦਵਾਲ ਤੋਂ ਉਹਦੀ ਖਬਰ ਸਾਰ ਲਓ ਤੁਸੀਂ। ਜੋ ਨਿਜ ਬਸਬੇ ਸਦਨ ਚਨਾਇਓ, ਜਿਹੜੇ ਤੁਸੀਂ ਆਪਣੇ ਬਸਣ ਵਾਸਤੇ ਕੋਈ ਮਕਾਨ ਚਨਾਏ, ਜਹਿ ਪੂਰਬ ਤੁਮ ਸਾਰ ਖਿਨ ਖਨਵਾਇਓ, ਜਿੱਥੇ ਪਹਿਲਾਂ ਤੁਸੀਂ ਕਹਿੰਦੇ ਸਰੋਵਰ ਖੁਦਵਾਇਆ ਹੈ ਸੰਤੋਖ ਸਰ, ਚਾਰ ਕੋਨ ਕੋ ਬਿਉਂਤ ਬਣਾਇਓ, ਚਾਰੇ ਨੁਕਰਾਂ ਦਾ ਢੰਗ ਭੰਗ ਸਾਰਾ ਬਣਾਇਆ ਹੈ, ਸਰ ਸੰਤੋਖ ਨਾਮ ਤਿਸ ਰਾਖੋ, ਉਹ ਸਰੋਵਰ ਦਾ ਜਿਹੜਾ ਨਾਮ ਹੈ ਤੁਸੀਂ ਸੰਤੋਖ ਸਰ ਕਰਕੇ ਰੱਖਣਾ ਹੈ। ਅਬ ਤਿਸ ਕਰਬੇ ਨਹਿ ਅਬ ਲਾਖੋ, ਉਹ ਜਿਹੜਾ ਸੰਤੋਖ ਸਰ ਸਰੋਵਰ ਹੈ ਹੁਣ ਕਹਿੰਦੇ ਵੀ ਇਹ ਪੂਰਾ ਹੋ ਜਾਏ ਛੇਤੀ, ਇਹ ਨੀ ਚਾਹਨਾ ਕਰਨੀ, ਇਹ ਨੀ ਖਾਸ ਰੱਖਣੀ ਹੈ ਵੀ ਹੁਣ ਛੇਤੀ ਹੋ ਜਾਏ, ਉਹ ਕੁਛ ਸਮਾਂ ਹੋਊਗਾ ਆਪੇ ਹੋ ਗਏ ਗਾਏ ਪੂਰਾ। ਜਿਸ ਤੇ ਉਰੇ ਨਮਿਰ ਥਲ ਜਹਾਂ, ਸੰਤੋਖ ਸਰ ਸਰੋਵਰ ਦਾ ਜਿਹੜਾ ਕੰਮ ਹੁਣ ਜਿੰਨਾ ਕੁ ਹੋਇਆ ਉੱਥੇ ਬਸ ਰਹਿਣ ਦਿਓ, ਨਾ ਕਰੋ ਹੁਣ ਕਹਿੰਦੇ ਤੁਸੀਂ ਹੋਰ ਇਸ ਤਰ੍ਹਾਂ ਹੁਣ ਕਹਿੰਦੇ ਕਰੋ। ਦੂਸਰ ਤਾਲ ਖਨਾਵੋ ਤਹਾਂ, ਕਹਿੰਦੇ ਦੂਸਰਾ ਜਿਹੜਾ ਤਾਲ ਹੈ ਸਰੋਵਰ ਹੈ ਉੱਥੇ ਜਾ ਕੇ ਕਹਿੰਦੇ ਤੁਸੀਂ ਇਸ ਤਰ੍ਹਾਂ ਕਹਿੰਦੇ ਖੁਦਵਾਈ ਕਰੋ। ਸ੍ਰੀ ਅੰਮ੍ਰਿਤ ਸਰ ਨਾਮ ਤਰੀਜੈ, ਆ ਜਿਹੜਾ ਕਹਿੰਦੇ ਉਹ ਇਸ ਤੋਂ ਉਰੇ ਜੇ ਜਾਣੀ ਹੈ ਜੇ ਸੰਤੋਖ ਸਰ ਤੋਂ ਚੜ੍ਹਦੀ ਤਰਫ ਜਿਹੜਾ ਹੋਰ ਅੱਗੇ ਨੂੰ ਹੈ ਨਾ ਥਾਂ, ਉੱਥੇ ਜਾ ਕੇ ਸਰੋਵਰ ਦੀ ਖੁਦਾਈ ਕਰੋ ਤੇ ਉਸ ਸਰੋਵਰ ਦਾ ਨਾਮ ਅੰਮ੍ਰਿਤਸਰ ਕਰਕੇ ਰੱਖਣਾ ਤੁਸਾਂ ਨੇ। ਜਾਏ ਕਿਤਕ ਖਨ ਖਨ ਵਾਵਨ ਕੀ ਜੈ। ਜਾ ਕੇ ਜਿਹੜਾ ਅੰਮ੍ਰਿਤ ਸਰੋਵਰ ਹੈ ਉਹਦਾ ਕੁਛ ਨਾ ਕੁਛ ਤੁਸੀਂ ਖੁਦਵਾਈ ਕਰਨੀ, ਉਹਨੂੰ ਪੁਟਵਾਣਾ ਕਰਨਾ। ਸਮੋ ਪਾਏ ਪਾਕੋ ਹੋਏ ਸਾਰੋ। ਹੌਲੀ ਹੌਲੀ ਇਹ ਦੋਵੇਂ ਸਰੋਵਰਾਂ ਦੀ ਕਾਰ ਸੇਵਾ ਕਰੀ ਜਾਣੀ, ਨਗਰ ਵਸਾਈ ਜਾਣਾ। ਹੌਲੀ ਹੌਲੀ ਕੋਈ ਸਮਾਂ ਆਏਗਾ, ਇਹ ਸਾਰਾ ਸਰੋਵਰ ਆਸੇ ਪਾਸੇ ਤੋਂ ਪੱਕਾ ਹੋ ਜਾਏ। ਪ੍ਰਥਮ ਜਾਏ ਉਦਮ ਤੁਮ ਧਾਰੋ। ਪਹਿਲਾਂ ਤੁਸੀਂ ਜਾ ਕੇ ਕਹਿੰਦੇ ਉਸ ਸਰੋਵਰ ਦੀ ਕਾਰ ਸੇਵਾ ਕਰਨ ਦਾ ਜਿਹੜਾ ਉਦਮ ਹੈ ਤੁਸੀਂ ਧਾਰੋ। ਸੁਣ ਸ੍ਰੀ ਰਾਮਦਾਸ ਤਹਿ ਗਏ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਫਿਰ ਉੱਥੋਂ ਚਲੇ ਗਏ। ਸਦਨ ਚਨਾਇਓ ਸੁਧ ਲੇਵਤ ਪਏ। ਜਿਹੜੇ ਕੋਈ ਮਕਾਨ ਚਿਣਵਾਏ ਬਣਾਏ ਸੀ, ਜਿਹੜੇ ਕੋਈ ਰਹਿ ਰਹੇ ਸੀ, ਉਹਨਾਂ ਦੀ ਖਬਰ ਸਾਰ ਲਈ ਆਪ ਜੀ ਨੇ ਵੀ ਰਾਜੀ ਖੁਸ਼ੋਂ ਠੀਕ ਬਣ ਗਏ ਤੁਹਾਡੇ ਮਕਾਨ। ਜਿਮ ਜਿਮ ਕਹੇ ਤਿਮ ਤਿਮ ਨਰ ਕਰਿਓ। ਜਿਵੇਂ ਜਿਵੇਂ ਆਪ ਜੀ ਨੇ ਕਿਹਾ ਹੈ ਉਵੇਂ ਉਵੇਂ ਲੋਕਾਂ ਨੇ ਕਰਿਆ ਕਰਾਇਆ ਹੈ। ਬਸਬੇ ਹੇਤ ਮਨੋਰਥ ਧਰਿਓ। ਕਿਉਂਕਿ ਸਾਰੇ ਲੋਕਾਂ ਨੇ ਵੀ ਇੱਥੇ ਗੁਰੂ ਕੇ ਨਗਰ ਚੱਕ ਵਿੱਚ ਹੀ ਹੈ ਵਸੀਏ, ਸਭ ਨੇ ਫੁਰਨੇ ਧਾਰੇ। ਇੱਕ ਨਿਸ਼ਾ ਬਸ ਇੱਕ ਨਿਸ਼ਾ ਬਸ ਕਰ ਉੱਠ ਪੋਰ। ਗੁਰੂ ਰਾਮਦਾਸ ਸਾਹਿਬ ਜੀ ਗੁਰੂ ਕੇ ਮਹਿਲਾਂ ਵਾਲੀ ਜਗ੍ਹਾ ਇੱਕ ਰਾਤ ਵਸ ਕੇ ਬਤੀਤ ਕਰਕੇ ਅੰਮ੍ਰਿਤ ਵੇਲੇ ਸਵੇਰੇ ਉੱਠੇ ਨੇ। ਕਰ ਇਸ਼ਨਾਨ ਗਏ ਪੂਰਬ ਔਰ। ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਅਨੁਸਾਰ ਚੜ੍ਹਦੀ ਤਰਫ ਨੂੰ ਆਪ ਜੀ ਚਲੇ ਗਏ। ਬ੍ਰਿਧ ਕੋ ਸੰਗ ਲਏ ਚੱਲ ਆਏ। ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਲਿਆ ਤੇ ਚੱਲ ਕੇ ਆ ਗਏ ਚੜ੍ਹਦੀ ਤਰਫ ਨੂੰ। ਸਤਿਗੁਰ ਜਿਸ ਦਿਸ ਪਤੇ ਬਤਾਏ। ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਜਿਸ ਤਰਫ ਪਤੇ ਦੱਸੇ ਸਨ, ਨਿਸ਼ਾਨੀਆਂ ਦੱਸੀਆਂ ਸਨ। ਬਹੁ ਬਦਰੀ ਥਲ ਵਿਆਪਤ ਹੇਰਾ। ਹਾਂ, ਜਿੱਥੇ ਬਹੁਤੀਆਂ ਕਹਿੰਦੇ ਬੇਰੀਆਂ ਬੇਰੀਆਂ ਫੈਲੀਆਂ ਹੋਈਆਂ ਹੈ, ਉੱਥੋਂ ਥਾਂ ਦੇਖਿਆ ਹੈ। ਅਹ ਨਮਰ ਜਲ ਥਿਰੈ ਕਨੇਰਾ। ਬਹੁਤਾ ਨੀਵਾਂ ਜਾ ਥਾਂ ਹੈ, ਉੱਥੇ ਜਲ ਜਿਹੜਾ ਹਮੇਸ਼ਾ ਜ਼ਿਆਦਾ ਹੀ ਖੜਦਾ ਹੈ। ਇਤ ਉਤ ਫਿਰ ਕਰ ਨਿਸ਼ਚੇ ਕੀਨਾ। ਇਧਰ ਉਧਰ ਫਿਰ ਕੇ ਜਿਹੜਾ ਜੀ ਬਹੁਤਾ ਨੀਵਾਂ ਜਾ ਥਾਂ ਉਹ ਨਿਸ਼ਚੇ ਕਰ ਲਿਆ ਵੀ ਇਹੀ ਹੈ ਨਿਸ਼ਾਨੀਆਂ ਵਾਲਾ ਥਾਂ। ਪਤਾ ਦੀਨ ਸੋ ਨੀਕੇ ਚੀਨਾ। ਗੁਰੂ ਅਮਰਦਾਸ ਸਾਹਿਬ ਨੇ ਪਤਾ ਦਿੱਤਾ ਸੀ, ਨਿਸ਼ਾਨੀਆਂ ਦੱਸੀਆਂ ਸੀ, ਉਹ ਚੰਗੀ ਤਰ੍ਹਾਂ ਜਾਣ ਲਿਆ ਆਪ ਜੀ ਨੇ। ਬ੍ਰਿਧ ਕੇ ਸੰਮਤ ਹੋਏ ਸੋ ਟੋਰਾ। ਬਾਬਾ ਬੁੱਢਾ ਸਾਹਿਬ ਜੀ ਸਲਾਹ ਅਨੁਸਾਰ ਹੋ ਕੇ ਜਿਹੜਾ ਥਾਂ ਆਪ ਜੀ ਨੇ ਲੱਭਿਆ ਟੋਲਿਆ। ਸੋ ਥਲ ਪਿਖਤ ਫੇਰੇ ਚਾਹ ਔਰਾ। ਜਿਹੜਾ ਕਹਿੰਦੇ ਸਰੋਵਰ ਵਾਲਾ ਥਾਂ ਇਹਨੂੰ ਚਾਰ ਸ਼ਫੇਰੇ ਕਹਿੰਦੇ ਫਿਰਦੇ ਹੋਏ ਵੇਖਦੇ ਰਹੇ। ਬਾਰ ਬਾਰ ਨਿਸ਼ਚੇ ਕਰ ਆਛੇ। ਇਧਰੋਂ ਇਧਰੋਂ ਫਿਰ ਤੁਰ ਕੇ ਮੁੜ ਮੁੜ ਕੇ ਚੰਗੀ ਤਰ੍ਹਾਂ ਨਿਸ਼ਚਾ ਕੀਤਾ ਵੀ ਇਹੀ ਅਸਲੀ ਥਾਂ ਹੈ। ਗੁਰ ਬਰ ਤੇ ਸਿਰਜਨ ਸਰ ਬਾਂਛੇ। ਗੁਰ ਬਰ ਤੇ ਸਿਰਜਨ ਸਰ ਬਾਂਛੇ। ਹਾਂ, ਗੁਰੂ ਮਹਾਰਾਜ ਦੇ ਬਰ ਰੂਪ ਬਚਨਾ ਕਰਕੇ ਜਿਹੜਾ ਸਰੋਵਰ ਇੱਥੇ ਰਚਿਆ ਚਾਹੁੰਦੇ ਆ ਗੁਰੂ ਰਾਮਦਾਸ ਸਾਹਿਬ ਜੀ। ਕਰੀ ਠੀਕ ਤਿਸ ਦਿਨ ਫਿਰ ਸਾਰੇ। ਉਹ ਦਿਨ ਕਹਿੰਦੇ ਸਾਰਾ ਦਿਨ ਹੀ ਫਿਰਦਿਆਂ ਹੋਇਆ ਜਿਹੜੀ ਜਗ੍ਹਾ ਨੀਚੇ ਕਰ ਲਈ। ਧਰੇ ਚਿੰਨ ਕੁਛ ਗ੍ਰਾਮ ਪਧਾਰੇ। ਉੱਥੇ ਕੁਛ ਨਿਸ਼ਾਨੀਆਂ ਰੱਖ ਦਿੱਤੀਆਂ ਵੀ ਕੱਲ ਨੂੰ ਨਾ ਕੋਈ ਭੁਲੇਖਾ ਪਵੇ ਦੇਖਣ ਸਮੇਂ, ਇਸ ਕਰਕੇ ਉਹ ਨਿਸ਼ਾਨੀ ਜੀ ਉੱਥੇ ਲਾ ਕੇ ਰੱਖ ਕੇ ਫਿਰ ਗੁਰੂ ਕੇ ਚੱਕ ਨਗਰ ਵੱਲ ਨੂੰ ਚਲੇ ਆਏ ਹਨ। ਪਠੇ ਸਿੱਖਿਆ ਲੈਬੇ ਮਿਸਠਾਨ। ਇਹ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਹੋਣੀ ਹੈ, ਜਿਸ ਕਰਕੇ ਗੁਰਸਿੱਖਾਂ ਨੂੰ ਮਿੱਠਾ ਆਦਿਕ ਲੈਣ ਲਈ ਭੇਜ ਦਿੱਤਾ ਹੈ। ਹਰ ਮਜ਼ੂਰ ਗਨ ਲੈਣ ਮਹਾਨ। ਹੋਰ ਜਿਹੜੇ ਕੋਈ ਮਜ਼ਦੂਰ ਆਦਿਕ ਹੈ ਉਹ ਵੀ ਲੈ ਕੇ ਉਹ ਲਾਹੌਰ ਸ਼ਹਿਰੀ ਇੱਥੋਂ ਨੇੜਾ ਇੱਥੋਂ ਹੀ ਜ਼ਿਆਦਾ ਮਿਲਦੇ ਸਨ ਮਜ਼ਦੂਰ ਤੇ ਰਾਜ ਮਿਸਤਰੀ, ਜਿਸ ਕਰਕੇ ਉੱਧਰ ਨੂੰ ਭੇਜ ਕਿਹਾ ਹੈ। ਭਈ ਪ੍ਰਭਾਤ ਕਿਰਿਆ ਕਰ ਭਲੇ, ਜਦੋਂ ਸਵੇਰ ਹੋਏ ਆਈ ਹੈ ਸਾਰੀ ਜਿਹੜੀ ਇਸ਼ਨਾਨ ਆਦਿ ਦੀ ਕਿਰਿਆ ਚੰਗੀ ਤਰ੍ਹਾਂ ਕਰਕੇ ਲੈ ਨਰ ਟੋਲ ਤਿਸੀ ਦਿਸ ਚੱਲੇ। ਹਾਂ, ਬਹੁਤੇ ਲੋਕਾਂ ਦਾ ਟੋਲਾ ਜੱਥਾ ਲੈ ਕੇ ਉਸ ਤਰਫ ਨੂੰ ਆਪ ਜੀ ਚੱਲੇ। ਸ੍ਰੀ ਨਾਨਕ ਆਦਿਕ ਲੈ ਨਾਏ, ਜਿੱਥੇ ਦੁੱਖ ਭੰਜਨੀ ਬੇਰੀ ਖੜੋਤੀ ਹੈ ਉੱਥੇ ਆ ਕੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ, ਫਿਰ ਗੁਰੂ ਅੰਗਦ ਸਾਹਿਬ ਜੀ ਦਾ, ਗੁਰੂ ਅਮਰਦਾਸ ਸਾਹਿਬ ਜੀ ਦਾ ਨਾਂ ਲਿਆ ਹੈ। ਕਰ ਅਰਦਾਸ ਸੀਸ ਨਿਹਰਾਏ, ਇਸ ਤਰ੍ਹਾਂ ਅਰਦਾਸ ਕੀਤੀ ਹੈ, ਸਿਰ ਨਵਾਇਆ ਹੈ। 1627 ਬਿਕਰਮੀ ਸੰਮਤ ਵਿੱਚ ਆਪ ਜੀ ਨੇ ਇਹ ਕਾਰ ਸੇਵਾ ਦਾ ਟੱਪਾ ਲਾਇਆ। ਬ੍ਰਿਧ ਬਚਤੇ ਲੈ ਖਨਨੀ ਹਾਥ, ਬਾਬਾ ਬੁੱਢਾ ਸਾਹਿਬ ਦੇ ਬਚਨਾਂ ਅਨੁਸਾਰ ਤੇ ਆਪਣੇ ਹੱਥਾਂ ਵਿੱਚ ਜਿਹੜੀ ਕਹੀ ਲੈ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਟੱਕ ਲਾਇਸ ਚਿਤਵਤ ਗੁਰਨਾਥ, ਸਤਿਗੁਰਾਂ ਨੂੰ ਚਿੱਤ ਵਿੱਚ ਕਹਿੰਦੇ ਸੋਚਦਿਆਂ ਧਿਆਨ ਧਰਦਿਆਂ ਤਾਂ ਟੱਕ ਬੁਲਾ ਦਿੱਤਾ ਕਹੀ ਮਾਰ ਕੇ। ਸਭ ਮੈਂ ਬਾਂਟ ਦਿਓ ਸਥਾਨ, ਟੱਪਾ ਲਗਵਾ ਕੇ ਉਸ ਤੋਂ ਬਾਅਦ ਖੁਸ਼ੀ ਵੀ ਜਿਹੜਾ ਕੋਈ ਮਿੱਠਾ ਲਿਆਂਦਾ ਗਿਆ ਸੀ ਉਹ ਸਭ ਨੂੰ ਕਹਿੰਦੇ ਵੰਡ ਦਿੱਤਾ ਵਰਤਾ ਦਿੱਤਾ ਹੈ। ਲੱਗੇ ਖਨਨ ਸਗਰੇ ਤਿਸ ਥਾਨ, ਜਿੰਨੇ ਕਹਿੰਦੇ ਮਜ਼ਦੂਰ ਹੈ ਗੁਰਸਿੱਖ ਹੈ ਉਹ ਥਾਂ ਨੂੰ ਕਹਿੰਦੇ ਖੋਦਣ ਲੱਗ ਪਏ ਹਨ। ਇਉਂ ਗੁਰੂ ਰਾਮਦਾਸ ਸਾਹਿਬ ਜੀ ਨੇ 1627 ਵਿੱਚ ਪਹਿਲੀ ਵਾਰੀ ਟੱਕ ਲਾਇਆ ਸੀ। ਦੂਜੀ ਵਾਰੀ ਜਿਹੜਾ ਹੈ ਜਿਹੜਾ ਵਿਸਾਖੀ ਵਾਲੇ ਦਿਨ ਜਦੋਂ ਘੋੜੀ ਪਿੰਗਲਾ ਨਹਾ ਕੇ ਠੀਕ ਠਾਕ ਹੋਇਆ ਸੀ ਉਦੋਂ ਗੁਰੂ ਅਰਜਨ ਦੇਵ ਜੀ ਨੇ ਫਿਰ ਇੱਥੇ ਆ ਕੇ ਕਾਰ ਸੇਵਾ ਸ਼ੁਰੂ ਕਰਾਈ ਸੀ। ਉਹ ਵਿਸਾਖੀ ਵਾਲਾ ਦਿਨ ਸੀ, ਇਹ ਇਸ ਤੋਂ ਪਹਿਲਾਂ ਸੀ। ਹੁਣ ਦੋ ਵਾਰੀ ਇਹਦੀ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ, ਸ਼ੁਰੂਆਤ ਗੁਰੂ ਰਾਮਦਾਸ ਸਾਹਿਬ ਜੀ ਨੇ, ਦੂਸਰੀ ਵਾਰੀ ਪ੍ਰਾਰੰਭ ਕਰਕੇ ਸੰਪੂਰਨਤਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਇਸ ਤਰ੍ਹਾਂ ਸਮਝਣਾ ਹੈ ਕਿ ਤਿਕ ਸਿਰ ਧਰ ਵਹਿਰ ਗਿਰਾਵੈ, ਕਈ ਜਿਹੜੇ ਮਜ਼ਦੂਰ ਲੋਕ ਹੈ ਉਹ ਬੱਠਲ ਵਿੱਚ ਮਿੱਟੀ ਜੀ ਪਾ ਕੇ ਸੀਸ ਤੇ ਰੱਖ ਕੇ ਬਾਹਰ ਜਾ ਕੇ ਸੁੱਟਦੇ ਹਨ। ਕੇਤਿਕ ਖਨ ਖਨ ਤਿੰਨਹੋ ਉਚਾਵੈ, ਇਹ ਕਹਿੰਦੇ ਪੱਟੀਆਂ ਕਹੀਆਂ ਨਾਲ ਪੁੱਟ ਪੁੱਟ ਕੇ ਤੇ ਫਿਰ ਬੱਠਲ ਵਿੱਚ ਪਾ ਕੇ ਉਹਨਾਂ ਨੂੰ ਸਿਰਾਂ ਤੇ ਚੁਕਾਉਂਦੇ ਹੈ। ਸਿੱਖੇ ਅਨੇਕ ਮਿਹਨਤੀ ਘਨੇ, ਅਨੇਕਾਂ ਗੁਰੂ ਕੇ ਸਿੱਖ ਵੀ ਕਾਰ ਸੇਵਾ ਕਰ ਰਹੇ ਹੋਰ ਬਹੁਤੇ ਮਿਹਨਤੀ ਮਜ਼ਦੂਰ ਵੀ ਹਨ। ਕਰਤ ਕਾਰ ਗੁਰ ਸ਼ਰਧਾ ਸਨੇ, ਜਿੰਨੇ ਕਹਿੰਦੇ ਕਾਰ ਸੇਵਾ ਕਰ ਰਹੇ ਆਪਣੇ ਗੁਰੂ ਕੀ ਸ਼ਰਧਾ ਦੇ ਨਾਲ ਕਰ ਰਹੇ, ਸ਼ਰਧਾ ਸਹਿਤ ਕਰ ਰਹੇ। ਚਹਿ ਦੁੱਖ ਭੰਜਨ ਬਦਰੀ ਖਰੀ, ਕਵੀ ਜੀ ਕਹਿੰਦੇ ਆ ਵੀ ਹੈ ਗੁਰਸਿੱਖੋ ਜਿੱਥੇ ਅੱਜ ਕੱਲ ਦੁੱਖ ਭੰਜਨੀ ਬੇਰੀ ਖੜੋਤੀ ਹੋਈ ਹੈ, ਤਹ ਤੇ ਖਨ ਹੈ ਸੋ ਆਇਸ ਕਰੀ। ਉੱਥੋਂ ਗੁਰੂ ਮਹਾਰਾਜ ਨੇ ਵੀ ਇਹ ਜ਼ਿਆਦਾ ਜਗ੍ਹਾ ਨੀਵੀ ਕਰੋ ਕੁੱਟੋ ਇਹ ਆਗਿਆ ਕੀਤੀ ਹੈ। ਆਪ ਨਿਕਟ ਬੈਠੇ ਬਚ ਕਹੈ, ਆਪ ਦੁੱਖ ਭੰਜਨੀ ਬੇਰੀ ਦੇ ਨੇੜੇ ਬੈਠੇ ਹੋਏ ਬਚਨ ਕਹਿੰਦੇ ਸਭ ਨੂੰ। ਮ੍ਰਿਤਕਾ ਵਹਿਰ ਗਿਰਾਵਤ ਲਹੈ, ਉਹ ਜਿੰਨੇ ਗੁਰੂ ਕੇ ਸਿੱਖ ਹੈ ਮਜ਼ਦੂਰ ਹੈ ਬੱਠਲ ਭਰ ਭਰ ਕੇ ਮਿੱਟੀ ਦੇ ਬਾਹਰ ਸੁੱਟ ਰਹੇ ਤੇ ਆਪ ਦੇਖ ਰਹੇ ਹਨ। ਇਸੀ ਪ੍ਰਕਾਰ ਖਨਤ ਦਿਨ ਸਾਰੇ, ਇਸ ਤਰ੍ਹਾਂ ਕਹਿੰਦੇ ਸਾਰਾ ਦਿਨ ਉਹ ਜਿਹੜਾ ਸਰੋਵਰੋ ਦੀ ਖੁਦਵਾਈ ਪਟਵਾਈ ਕਰੀ ਜਾਂਦੇ ਆਪ ਜੀ। ਵੀ ਸੰਧਿਆ ਦਿਸ਼ ਗ੍ਰਾਮ ਪਧਾਰੇ, ਜਦੋਂ ਸ਼ਾਮ ਹੋਇਆ ਹੀ ਹੈ ਫੇਰ ਜਿਹੜਾ ਗੁਰੂ ਕਾ ਚੱਕਰ ਨਗਰ ਵਸਾਇਆ ਉਸ ਤਰਫ ਨੂੰ ਚੱਲੇ ਆਏ। ਹੋਤ ਪ੍ਰਾਤ ਸਭ ਕੋ ਸੰਗ ਲੈ ਕੇ, ਜਦੋਂ ਸਵੇਰ ਹੋ ਜਾਂਦੀ ਹੈ ਫੇਰ ਸਾਰਿਆਂ ਨੂੰ ਨਾਲ ਲੈ ਕੇ, ਕਾਰ ਕਰਾਵਤ ਤਹਾਂ ਥਿਰੈ ਕੇ, ਉੱਥੇ ਦੁੱਖ ਭੰਜਨੀ ਬੇਰੀ ਹੇਠ ਬੈਠ ਕੇ ਜਿਹੜੀ ਕਾਰ ਸੇਵਾ ਆਪ ਜੀ ਕਰਾਉਂਦੇ ਹਨ। ਕਿਤਕ ਮਾਸ ਇਹ ਮਕੀਨ ਖਨਾਵਨ, ਕੁਝ ਕੁ ਮਹੀਨੇ ਤੱਕ ਸਰੋਵਰ ਦੀ ਆਪ ਜੀ ਨੇ ਕਾਰ ਸੇਵਾ ਕਰਵਾਈ ਹੈ। ਮ੍ਰਿਤਕਾ ਅਦਕ ਕਰਹਿ ਨਿਕ ਸਾਵਨ, ਜਿੰਨੇ ਮਜ਼ਦੂਰ ਹੈ ਗੁਰੂ ਕੇ ਸਿੱਖ ਹੈ ਪੁੱਟ ਪੁੱਟ ਕੇ ਜਿਹੜੀ ਮਿੱਟੀ ਬਾਹਰ ਕਹਿੰਦੇ ਸੁੱਟਦੇ ਹਨ। ਗੁਰਤਾ ਦੇਨ ਸਮੋ ਤਬ ਆਵਾ, ਇਧਰ ਗੁਰੂ ਅਮਰਦਾਸ ਸਾਹਿਬ ਜੀ ਨੇ ਜਾਣ ਲਿਆ ਵੀ ਹੁਣ ਜਿਹੜਾ ਗੁਰਤਾ ਗੱਦੀ ਦਾ ਤਹ ਦਾ ਸਮਾਂ ਹੈ ਉਹ ਵੀ ਨੇੜੇ ਆ ਪੁੱਜਿਆ, ਇਹਨਾਂ ਨੂੰ ਦੇ ਦੇ। ਕਰੀਏ। ਸ੍ਰੀ ਗੁਰ ਅਮਰ ਇਨਹੋਂ ਬੁਲਵਾਵਾ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹਨਾਂ ਨੂੰ ਭਾਵ ਗੁਰੂ ਰਾਮਦਾਸ ਸਾਹਿਬ ਜੀ ਨੇ ਕੋਲ ਸੱਦ ਲਿਆ, ਬੁਲਾ ਲਿਆ। ਦੁੱਖ ਭੰਜਨੀ ਬਦਰੀ ਤਰ ਤੀਰ, ਦੁੱਖ ਭੰਜਨੀ ਬੇਰੀ ਦੇ ਨੇੜੇ ਕਿਨਾਰੇ, ਟੋਵਾ ਭਇਓ ਕੁਛ ਕੁ ਗੰਭੀਰ। ਗੁਰੂ ਰਾਮਦਾਸ ਸਾਹਿਬ ਜੀ ਦੇ ਕਹਿਣ ਕਰਕੇ ਕਹਿੰਦੇ ਖੁਦਾਈ ਕਰਨ ਤੋਂ ਜਿਹੜਾ ਉਹ ਟੋਆ ਜਾ ਜ਼ਿਆਦਾ ਹੀ ਕੋਈ ਡੂੰਘਾ ਹੋ ਗਿਆ ਹੈ। ਸੁਣ ਕਰ ਹੁਕਮ ਤਥਾ ਤਜ ਗਏ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਧਰੋਂ ਹੁਕਮ ਆਇਆ ਵੀ ਵਾਪਸ ਆਓ, ਸੁਣ ਕੇ ਚੱਟ ਪਟ ਗਏ ਗੋਇੰਦਵਾਲ ਸਾਹਿਬ ਵੱਲ। ਗੋਇੰਦਵਾਲ ਪਹੁੰਚਤੇ ਪਏ, ਛੇਤੀ ਗੋਇੰਦਵਾਲ ਸਾਹਿਬ ਜੀ ਆਪ ਪਹੁੰਚ ਗਏ ਹਨ। ਕਰ ਬੰਦਨ ਜੁਗ ਪਦ ਅਰਬਿੰਦ, ਦੋਵੇਂ ਚਰਨਾਂ ਤੇ ਹੱਥ ਜੋੜ ਕੇ ਨਮਸਕਾਰ ਕੀਤੀ। ਬੈਠੇ ਸਨਮੁਖ ਦੁਆ ਕਰ ਬੰਦ, ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸਾਹਮਣੇ ਬੈਠ ਗਏ। ਚੱਕ ਕੀ ਗਾਥਾ ਬੂਜਨ ਕੀ ਨਾ, ਗੁਰੂ ਅਮਰਦਾਸ ਸਾਹਿਬ ਨੇ ਜੋ ਗੁਰੂ ਕਾ ਚੱਕ ਨਗਰ ਵਸਾਇਆ ਉਹਦੀ ਸਾਰੀ ਗੱਲਬਾਤ ਪੁੱਛਣਾ ਕੀਤੀ। ਕੈਸੇ ਕਰਿਓ ਜਾਏ ਥਲ ਚੀਨ, ਤੁਸੀਂ ਜਾ ਕੇ ਪਛਾਣ ਕੇ ਕਿਸ ਤਰ੍ਹਾਂ ਦਾ ਉਹ ਹੁਣ ਤੁਸੀਂ ਥਾਂ ਟਿਕਾਣਾ ਬਣਾਇਆ ਹੈ। ਸੁਣ ਸੋਢੀ ਕੁਲ ਭੂਖਨ ਕਹਿਓ, ਗੁਰੂ ਅਮਰਦਾਸ ਸਾਹਿਬ ਜੀ ਤੋਂ ਸੁਣ ਕੇ ਸੋਢੀਆਂ ਦੇ ਕੁਲ ਦੇ ਗਹਿਣਾ ਰੂਪ ਗੁਰੂ ਰਾਮਦਾਸ ਜੀ ਨੇ ਤਦੋਂ ਕਿਹਾ, ਚੱਕ ਤੇ ਪੂਰਬ ਕੀ ਦਿਸ ਲਹਿਓ। ਜਿਹੜਾ ਗੁਰੂ ਕਾ ਚੱਕ ਨਗਰ ਵਸਾਇਆ ਆਪ ਦੇ ਹੁਕਮ ਅਨੁਸਾਰ ਚੜ੍ਹਦੀ ਤਰਫ ਨੂੰ ਵੇਖ ਕੇ, ਨਮਰ ਸਥਾਨ ਨੀਰ ਸਿਮਟਾਵੈ, ਨੀਵਾਂ ਜਿਹਾ ਸਥਾਨ ਹੈ, ਇਧਰੋਂ ਉਧਰੋਂ ਬਾਰਿਸ਼ ਦਾ ਪਾਣੀ ਉੱਥੇ ਇਕੱਠਾ ਹੋ ਜਾਂਦਾ ਹੈ। ਬਦਰੀ ਤਰ ਸਮੁਦਾਏ ਦਿਸਾਵੈ, ਸਭ ਤੋਂ ਵੱਡੀ ਬੇਰੀ ਹੈ ਉਹਦੇ ਹੇਠਾਂ ਪਾਣੀ ਬਹੁਤਾ ਕਹਿੰਦੇ ਖੜਿਆ ਹੋਇਆ ਦਿਸਦਾ ਹੈ। ਤਹਾਂ ਜਾਏ ਅਬਤਾਲ ਖਨਾਇਓ, ਆਪ ਜੀ ਦੇ ਹੁਕਮ ਅਨੁਸਾਰ ਹੁਣ ਦੂਜੀ ਵਾਰ ਪਹੁੰਚ ਕੇ ਮਾਰਾ ਟੱਕ ਲਾ ਕੇ ਉੱਥੇ ਸਰੋਵਰ ਖੁਦਵਾਇਆ ਹੈ। ਨਿਜ ਘਰ ਤੇ ਟੱਕ ਪ੍ਰਥਮ ਲਗਾਇਓ, ਆਪ ਜੀ ਦੇ ਹੁਕਮ ਅਨੁਸਾਰ ਮਾਰਾ ਅਰਦਾਸ ਕਰਕੇ ਆਪਣੇ ਹੱਥਾਂ ਨਾਲ ਅਸੀਂ ਕਹੀ ਮਾਰ ਕੇ ਟੱਕ ਟੱਪਾ ਲਾਇਆ ਹੈ। ਸ੍ਰੀ ਨਾਨਕ ਸ੍ਰੀ ਅੰਗਦ ਨਾਥ, ਮਾਰਾ ਟੱਪਾ ਲਾਉਣ ਤੋਂ ਪਹਿਲਾਂ ਅਰਦਾਸ ਕਰਨ ਸਮੇਂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਯੁਕਤ ਆਪ ਕੇ ਟੇਕਿਓ ਮਾਥ, ਆਪ ਜੀ ਦੇ ਸਮੇਤ ਨਾਮ ਲੈ ਕੇ ਫਿਰ ਮਹਾਰਾਜ ਅਸੀਂ ਮੱਥਾ ਟੇਕਿਆ ਸੀ। ਸਿਮਰਿਓ ਨਾਮ ਬਿਘਨ ਗਨ ਹਰਤਾ, ਵਾਹਿਗੁਰੂ ਨਾਮ ਸਿਮਰਿਆ ਜੋ ਸਮੂਹ ਬਿਘਨਾਂ ਦੇ ਨਾਸ ਕਰਤਾ ਹੈ। ਅੱਜ ਕੱਲ ਜਦੋਂ ਕੋਈ ਟੱਪਾ ਲਾਇਆ ਜਾਂਦਾ ਹੈ ਵੀ ਪਹਿਲਾਂ ਮੂਲ ਮੰਤਰ ਦਾ ਪੰਜ ਵਾਰੀ ਜਾਪ ਕਰਦੇ, ਫਿਰ ਪੰਜ ਵਾਰੀ ਗੁਰਮੰਤਰ ਦਾ ਜਾਪ ਕਰਦੇ, ਫਿਰ ਜਕਾਰਾ ਜਾ ਛੱਡ ਕੇ ਉਹ ਟੱਪਾ ਲਾਈ ਜਾਂਦੇ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰ ਗੈ ਮਾਨ, ਪੰਚੇ ਸੋਹੈ ਦਰ ਰਾਜਾਨ, ਇਹ ਗੁਰੂ ਨਾਨਕ ਸਾਹਿਬ ਜੀ ਨੇ ਭਵਿੱਖ ਤੋਂ ਬਚਨ ਕਹੇ ਸੀ ਸਿੱਧਾਂ ਦੇ ਪੁੱਛਣ ਤੋਂ ਕਿ ਮਹਾਰਾਜ ਆਉਣ ਵਾਲੇ ਸਮੇਂ ਆਪ ਜੀ ਦਾ ਕਿਵੇਂ ਮਰਯਾਦਾ ਹੋਵੇਗੀ। ਅਤੇ ਉਹ ਆਪ ਜੀ ਨੇ ਦੱਸਿਆ ਵੀ ਗੁਰੂ ਘਰ ਦੇ ਵਿੱਚ ਪੰਜ ਪ੍ਰਵਾਨ ਨੇ ਜਾਮੇ ਹੋਣਗੇ, ਪੰਜ ਪ੍ਰਧਾਨ ਹੋਣਗੇ ਸ਼ਸਤਰਧਾਰੀ, ਇਸ ਤਰ੍ਹਾਂ ਜਿਹੜੇ ਪੰਜੇ ਐਸ ਉਹ ਸਾਡੀ ਦਰਗਾਹ ਵਿੱਚ ਸਤਸੰਗਤ ਮਨਵਾਣ ਪਾਉਣਗੇ, ਰਾਜਾ ਰੂਪ ਹੋ ਕੇ ਪ੍ਰਕਾਸ਼ਨ ਗਏ, ਸੋਭਾ ਪਾਉਣਗੇ। ਇਸ ਤਰ੍ਹਾਂ ਉਦੋਂ ਦੀ ਇਹ ਪੰਜਾਂ ਪਿਆਰਿਆਂ ਰਾਹੀਂ ਇਹ ਮਰਯਾਦਾ ਕਾਇਮ ਹੈ। ਉਹ ਇਸ ਤਰ੍ਹਾਂ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਕੇ ਟੱਪ ਲਾ ਦਿੰਦੇ ਹੈ। ਪਰ ਇਹ ਪਹਿਲਾਂ ਇਸ ਤਰ੍ਹਾਂ ਸੀ, ਬਾਬਾ ਬੁੱਢਾ ਸਾਹਿਬ ਹੋਰ ਗੁਰਸਿੱਖ ਭਾਈ ਗੁਰਦਾਸ ਵਰਗੇ ਹੁਣ ਵੀ ਉੱਥੇ ਉਹ ਜਗ੍ਹਾ ਬਣੀ ਹੈ ਵਿੱਚ ਬਾਬਾ ਬੁੱਢਾ ਸਾਹਿਬ ਜੀ ਬੈਠ ਕੇ ਕਾਰ ਸੇਵਾ ਕਰਾਏ ਸਰਦੇ ਸੀ, ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਹਿੰਦੇ ਸੀ, ਇੱਥੇ ਭਾਈ ਬਹਿਲੋ ਜੀ ਬਹਿੰਦੇ ਹੁੰਦੇ ਸੀ, ਆਹ ਥੜੇ ਤੇ ਦੁੱਖ ਭੰਜੀ ਬੇਰੀ ਵਾਲਾ, ਇੱਥੇ ਪਹਿਲਾਂ ਗੁਰੂ ਰਾਮਦਾਸ ਜੀ ਫਿਰ ਗੁਰੂ ਅਰਜਨ ਦੇਵ ਜੀ ਬੈਠਦੇ ਰਹੇ। ਇਸ ਤਰ੍ਹਾਂ ਉੱਥੋਂ ਦੇ ਜਿਹੜੇ ਕੋਈ ਉਹ ਲੋਕ ਹੈ ਜੀ ਉਹਨਾਂ ਨੂੰ ਕਹੀਏ ਅਤੇ ਪ੍ਰਸੰਗ ਸੁਣਾ ਦਿੰਦੇ, ਇਤਿਹਾਸ ਸੁਣਾ ਦਿੰਦੇ। ਵੇਸੇ ਆ ਰਿਹਾ ਪ੍ਰਸੰਗ, ਫਿਰ ਪੜੋ ਪੰਗਤੀ। ਸਿਮਰਿਓ ਨਾਮ ਬਿਘਨ ਗਨ ਹਰਤਾ, ਸੁਣੋ ਬਿਘਨਾਂ ਨੂੰ ਨਾਸ ਕਰਨ ਵਾਲਾ ਜਿਹੜਾ ਵਾਹਿਗੁਰੂ, ਵਾਹਿਗੁਰੂ ਨਾਮ ਵੀ ਅਸੀਂ ਸਿਮਰਿਆ ਜਪਿਆ, ਸਦਾ ਸੁਖਦ ਬਹੁ ਮੰਗਲ ਕਰਤਾ। ਵਾਹਿਗੁਰੂ ਨਾਮ ਸਦਾ ਸੁਖ ਦੇਣ ਵਾਲਾ ਦਾਤ ਹੈ, ਸਾਰੀਆਂ ਖੁਸ਼ੀਆਂ ਮੰਗਲਾਂ ਪ੍ਰਸੰਤਾਈਆਂ ਨੂੰ ਬਖਸ਼ਣ ਵਾਲਾ ਹੈ। ਬਹੁ ਮਿਸ਼ਟਾਨ ਤਹਾਂ ਅਨਵਾਯੋ, ਟੱਕ ਲਾਉਣ ਤੋਂ ਪਹਿਲਾਂ ਬਹੁਤ ਉੱਥੇ ਅਸੀਂ ਮਿੱਠਾ ਵੀ ਮੰਗਵਾ ਲਿਆ। ਸਤਿਗੁਰ ਹੇਤ ਸਕਲ ਵਰਤਾਇਓ, ਹਾਂ ਸਤਿਗੁਰਾਂ ਦੀ ਪ੍ਰਸੰਨਤਾ ਲੈਣ ਵਾਸਤੇ ਫਿਰ ਸਾਰਾ ਖੁੱਲ੍ਹਾ ਹੀ ਗੱਫਾ ਵਰਤਾ ਦਿੱਤਾ ਸੀ। ਬ੍ਰਿਦ ਆਦਿਕ ਸਿੱਖ ਸਹਿਤ ਵਿਵੇਕ, ਬਾਬਾ ਬੁੱਢਾ ਸਾਹਿਬ ਤੋਂ ਆ ਲੈ ਕੇ ਹੋਰ ਜਿਹੜੇ ਕੋ ਵਿਵੇਕ ਵਿਚਾਰਵਾਨ ਗੁਰ ਸਿੱਖ ਸਨ, ਨਾਲ ਨਾਲ ਸੀ ਉਹ ਟੱਕ ਲਾਉਣ ਸਮੇਂ, ਜਾਣੀ ਸੰਗਤ ਰੂਪ ਵਿੱਚ ਬਹੁਤੇ ਸਨ। ਸਭ ਦਿਨ ਬੈਠ ਕਰਾਵਤ ਕਾਰ, ਹਮਾਰਾ ਆਪ ਜੀ ਦਾਗਿਆ ਨਾਲ ਸਾਰਾ ਦਿਨ ਬੈਠ ਕੇ ਉਹ ਦੁੱਖ ਪੰਜਣੀ ਬੇਰੀ ਹੇਠ ਘਰ ਸੇਵਾ ਕਰਾਉਂਦੇ ਸੀ। ਲੱਗੇ ਮਜ਼ੂਰ ਉਠਾਵਤ ਭਾਰ, ਹੁਣ ਵੀ ਮਾਰਾ ਮਜ਼ੂਰ ਉੱਥੇ ਲੱਗੇ ਹੋਏ ਹੈ ਤੇ ਭਾਰ ਜਿਹੜਾ ਹੈ ਉਹ ਚੁੱਕ ਰਹੇ, ਚੁੱਕ ਚੁੱਕ ਕੇ ਬਾਹਰ ਸਿੱਟ ਰਹੇ। ਤਿਮ ਸਿੱਖਿਆ ਨ ਮਿਲ ਕਾਰ ਕਮਾਏ, ਐਵੇਂ ਮਾਰਾ ਜਿਹੜੇ ਗੁਰੂ ਕੇ ਸਿੱਖ ਸੇਵਕ ਹੈ ਉਹਨਾਂ ਨੇ ਸ਼ਰਧਾ ਨਾਲ ਮਿਲ ਜੁਲ ਕੇ ਕਾਰ ਸੇਵਾ ਕਰੀ ਕਮਾਈ ਹੈ। ਕੇਤਕ ਦਿਨ ਮ੍ਰਿਤਕਾ ਖਿਨਵਾਈ, ਕੁਝ ਕੁ ਦਿਨ ਮਾਰਾ ਸਰੋਵਰ ਦਾ ਥਾਂ ਡੂੰਘਾ ਹੋ ਜਾਏ, ਮਿੱਟੀ ਖੁਦਵਾਈ ਹੈ। ਬਹੁਤ ਦਿਵਸ ਕੋ ਕਾਜ ਵਿਸਾਲਾ, ਇਹ ਗੁਰੂ ਦਾਸ ਸਾਹਿਬ ਜੀ ਜਿਹੜਾ ਸਰੋਵਰ ਦਾ ਟਕਲ ਹੈ ਤੇ ਬਹੁਤੇ ਦਿਨਾਂ ਦਾ ਕੰਮ ਹੈ। ਹੋਏ ਨਰ ਬ੍ਰਿੰਦ ਕਰਹਿ ਚਿਰ ਕਾਲਾ, ਇਹ ਬਹੁਤੇ ਜਿਹੜੇ ਮਜ਼ਦੂਰ ਸੇ ਇਕੱਠੇ ਹੋ ਕੇ ਬਹੁਤਾ ਸਮਾਂ ਕਰਦੇ ਰਹਿਣ, ਸਾਲਾਂ ਦੇ ਸਾਲ ਲੱਗੇ ਫਿਰ ਕਿਤੇ ਪੂਰਾ ਹੋਵੇਗਾ, ਜਾਂ ਤੇ ਅਲਪ ਕਾਜ ਹੀ ਪਇਓ। ਇਸ ਕਰਕੇ ਮਾਰਾ ਕਾਲ ਸੇਵਾ ਦਾ ਜਿਹੜਾ ਕੰਮ ਹੈ ਹਜੇ ਤਾਂ ਥੋੜਾ ਹੀ ਹੋਇਆ ਹੈ। ਲਗ ਸਥਾਨ ਕੁਛ ਖੋਦਿਓ ਗਇਓ, ਮਾਰਾ ਜਿਹੜਾ ਸਥਾਨ ਹਜੇ ਤਾਂ ਥੋੜਾ ਜਿਹਾ ਹੀ ਪੁੱਟਿਆ ਗਿਆ ਹੈ। ਸੁਣ ਮੋਹਨ ਪਿਤ ਖਰੋ ਸਰਾਹਨਿਓ, ਜੋ ਬਾਬਾ ਮੋਹਨ ਜੀ ਦੇ ਪਿਤਾ ਹਨ ਗੁਰੂ ਅਮਰਦਾਸ ਸਾਹਿਬ ਜੀ, ਸੁਣ ਕੇ ਉਹਨਾਂ ਨੇ ਸਲੋਤਾ ਕੀਤੀ ਗੁਰੂ ਰਾਮਦਾਸ। ਨੀਕੋ ਥਲ ਸੋਈ ਹਮ ਚਾਹਿਓ, ਕਹਿੰਦੇ ਠੀਕ ਹੈ ਉਹ ਚੰਗਾ ਸਥਾਨ ਸੀ, ਉਹੀ ਅਸੀਂ ਚਾਹੁੰਦੇ ਸੀ ਵੀ ਉੱਥੇ ਸਰੋਵਰ ਬਣੇ। ਲੀਲਾਵਤੀ ਪੁਰੀ ਸੁਭ ਥਾਨ, ਫਿਰ ਕਹਿਣ ਲੱਗੇ ਹੇ ਗੁਰੂ ਰਾਮਦਾਸ ਸਾਹਿਬ ਜੀ, ਜਦੋਂ ਸਤਯੁਗ ਦਾ ਸਮਾਂ ਸੀ ਇਹ ਜਗ੍ਹਾ ਦਾ ਨਾਮ ਲੀਲਾਪੁਰੀ, ਇੱਥੇ ਨਗਰੀ ਬਸਤੀ ਸੀ, ਬੜਾ ਸੋਹਣਾ ਸਥਾਨ ਸੀ ਲੀਲਾਪੁਰੀ ਸ਼ਹਿਰ ਦਾ। ਇਸ ਸਰ ਪਰ ਬਰ ਬਸ ਹੈ ਮਹਾਨ, ਆ ਜਿਹੜਾ ਸਰੋਵਰ ਜਿੱਥੇ ਤੁਸੀਂ ਟੱਕ ਲਾਏ ਦੇ ਉੱਪਰ ਬੜਾ ਤਗੜਾ ਇਹ ਨਗਰ ਸ਼ਹਿਰ ਬਸਦਾ ਹੁੰਦਾ ਸੀ ਸਤਯੁਗ ਵਿੱਚ, ਇਹਦਾ ਨਾਮ ਲੀਲਾਵਤੀ ਪੁਰੀ ਹੈ ਸੀ ਉਸ ਵੇਲੇ। ਚਿਰੰਕਾਲ ਭਾ ਉਜਰੀ ਪਰੀ, ਬਹੁਤ ਸਮਾਪ ਹੋ ਗਿਆ ਹੈ, ਕਹਿੰਦੇ ਲੱਲਾ ਲੀਲਾਵਤੀ ਨਾਮ ਦਾ ਸ਼ਹਿਰ ਜੋ ਉਜੜ ਗਿਆ ਸੀ ਕਿਸੇ ਕਾਰਨ ਕਰਕੇ। ਅਬ ਇਹੋ ਬਸ ਹੈ ਗੀ ਬੱਡ ਪੁਰੀ, ਹੁਣ ਕਹਿੰਦੇ ਬਹੁਤ ਵੱਡੀ ਪੁਰੀ ਬਹੁਤ ਵੱਡਾ ਸ਼ਹਿਰ ਵਸੇਗਾ, ਕਿਉਂਕਿ ਇੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪੈਂਦੇ ਰਹੇ ਹੈ, ਗੁਰੂ ਅੰਗਦ ਸਾਹਿਬ ਜੀ ਚਰਨ ਪਾਉਂਦੇ ਰਹੇ ਹੈ। ਡੇਰਾ ਸ਼ਾਮ ਸਿੰਘ, ਇੱਥੇ ਇੱਕ ਲਿਖਤ ਰੂਪ ਵਿੱਚ ਪੁਸਤਕ ਪਈ ਹੈ, ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਲਿਖਿਆ ਹੋਇਆ, ਬੜਾ ਖੋਲ੍ਹ ਕੇ ਵਿਸਤਾਰ ਨਾਲ ਹੁਣ ਵੀ ਉਹ ਪੁਸਤਕ ਹੈਗੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲਦੇ ਹੋਏ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦਰਸ਼ਨ ਦੇਣ ਵਾਸਤੇ ਖਡੂਰ ਸਾਹਿਬ ਆਇਆ ਕਰ ਰਹੇ ਸਨ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਇੱਧਰ ਪਤਾ ਚੱਲ ਜਾਂਦਾ ਵੀ ਗੁਰੂ ਨਾਨਕ ਸਾਹਿਬ ਜੀ ਆ ਰਹੇ ਹੈ, ਉਹ ਸਤਿਕਾਰ ਲਈ ਪਹਿਲਾਂ ਹੀ ਖਡੂਰ ਸਾਹਿਬ ਤੋਂ ਚੱਲ ਪੈਂਦੇ ਸਨ। ਜਿੱਥੇ ਅੰਮ੍ਰਿਤ ਸਰੋਵਰ ਬਣਿਆ ਹੋਇਆ ਇੱਥੇ ਫਿਰ ਦੋਹਾਂ ਦਾ ਆਪੋ ਵਿੱਚ ਹੀ ਮੇਲ ਜੋਲ ਹੋ ਜਾਂਦਾ, ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਇੱਥੇ ਚੌਂਕੜਾ ਮਾਰ ਕੇ ਬੈਠ ਜਾਂਦੇ, ਬ੍ਰਹਮ ਵਿਚਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਤਾਂ ਕਰਤਾਰਪੁਰ ਸਾਹਿਬ ਜੀ ਨੂੰ ਵਾਪਸ ਪਰਤ ਜਾਂਦੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਫਿਰ ਇੱਥੋਂ ਫਿਰ ਖਡੂਰ ਸਾਹਿਬ ਨੂੰ ਵਾਪਸ ਚਲੇ ਆਉਂਦੇ ਸਨ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹ ਜਿਹੜਾ ਕੋਈ ਨਗਰ ਹੈ, ਇਹ ਸਰੋਵਰ, ਇਹਦੀ ਜਿਹੜੀ ਵਾਕਫੀਅਤ ਹੈ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਹਿਲਾਂ ਦੇ ਦਿੱਤੀ ਸੀ, ਦਿਖਾ ਦਿੱਤਾ ਸੀ, ਇੱਥੇ ਸਮੇਂ ਕਿਸੇ ਸਰੋਵਰ ਬਣਨਾ ਹੈ। ਆਪ ਤਾਂ ਫਿਰ ਬੌਲੀ ਸਾਹਿਬ ਨਹੀਂ ਰੁੱਝ ਗਏ ਅਤੇ ਇੱਧਰ ਲਈ ਹੋ ਨਹੀਂ ਸਕੇ। ਆਪ ਜੀ ਜਾਣਦੇ ਵੀ ਸਾਥੋਂ ਬਾਅਦ ਇਹ ਸਾਰਾ ਕੁਛ ਹੋਣਾ ਹੈ, ਜਿਸ ਕਰਕੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਨੂੰ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਗੁਰੂ ਅੰਗਦ ਸਾਹਿਬ ਜੀ ਨੇ ਸਾਨੂੰ ਦੱਸਿਆ ਸੀ, ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਸੀ, ਉੱਥੇ ਹੁਣ ਤੁਸੀਂ ਜਾ ਕੇ ਕਰ ਸੇਵਾ ਹੋ। ਬਹੁਤ ਮਹਾਨ ਅਸਥਾਨ ਹੈ, ਉੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਹੈ, ਗੁਰੂ ਅੰਗਦ ਸਾਹਿਬ ਜੀ ਦੇ, ਗੁਰੂ ਅਮਰਦਾਸ ਸਾਹਿਬ ਜੀ ਦੇ, ਅਤੇ ਗੁਰੂ ਰਾਮਦਾਸ ਸਾਹਿਬ ਜੀ ਤਾਂ ਬੈਠ ਕੇ ਇੱਥੇ ਦੁੱਖ ਭੰਜੀ ਮੇਰੀ ਹੇਠਾਂ ਸੇਵਾ ਕਰਾਉਂਦੇ ਰਹੇ। ਉਸ ਤੋਂ ਬਾਅਦ ਫਿਰ ਪੰਜਵੇਂ ਗੁਰੂ ਜੀ ਆ ਗਏ, ਉਹ ਵੀ ਇੱਥੇ ਬੈਠਦੇ ਰਹੇ। ਛੇਵੇਂ ਪਾਤਸ਼ਾਹ ਵੀ ਇਸੇ ਤਰ੍ਹਾਂ ਹੀ ਆਪ ਜੀ ਦੇ ਅਸਥਾਨ ਦੇ ਦਰਸ਼ਨ, ਉਹ ਕਾਲ ਪੁੰਗਾ ਜਿਵੇਂ ਰਚਿਆ, ਉਹ ਸਾਰਾ ਪ੍ਰਸੰਗ ਆਪਾਂ ਸੁਣੀ ਚੁੱਕੇ ਹਾਂ ਵੀ ਇਹ ਉਹ ਜਿਵੇਂ ਇਖਵਾਕ ਰਾਜੇ ਨੇ ਜੱਗ ਵਗੈਰਾ ਕਰਾਇਆ ਸੀ, ਫਿਰ ਜਾਚਨਾ ਕੀਤੀ ਪਰਮੇਸ਼ੁਰ ਤੋਂ ਵੀ, ਜਿਵੇਂ ਹੁਣ ਮਹਾਰਾਜ ਚੌਂਕੜਾ ਮਾਰ ਕੇ ਇੱਥੇ ਬੈਠੇ ਹੋ, ਇੱਥੇ ਸਦਾ ਬਰਾਜੋ, ਇੱਥੇ ਮਹਾਨ ਕੋਈ ਤੀਰਥ ਬਣ ਜਾਏ। ਜਿੰਨੇ ਤੁਸੀਂ ਸਾਰੇ ਬੈਠੇ ਹੋ, ਜਿਹੜਾ ਇਸ਼ਨਾਨ ਕਰੇ ਉਹਨੂੰ ਜੋ ਇੱਛਾ ਕਰਕੇ ਕਰੇ, ਉਹਨੂੰ ਰਲ ਮਿਲ ਕੇ ਉਹਦਾ ਇੱਛਾ ਪੂਰੀ ਕਰੋ। ਫਿਰ ਵਾਹਿਗੁਰੂ ਨੇ ਕਿਹਾ ਵੀ ਹਾਂ ਠੀਕ ਹੈ, ਹੁਣ ਵੀ ਇਹ ਤੀਰਥ ਰੂਪ ਵਿੱਚ ਬਣ ਜਾਏਗਾ। ਕਲਯੁੱਗ ਦਾ ਜਮ 5000 ਸਾਲ ਦਾ ਬੀਤਿਆ, ਉਦੋਂ ਮੈਂ ਗੁਰੂ ਨਾਨਕ ਸਾਹਿਬ ਨਾਮ ਰਖਵਾ ਕੇ ਇਸੇ ਧਰਤੀ ਦੇ ਕੋਨੇ ਕੋਨੇ ਵਿੱਚ ਫਿਰਾਂਗਾ, ਉੱਥੇ ਇਸ ਅਸਥਾਨ 'ਤੇ ਵੀ ਆਵਾਂਗਾ, ਫਿਰ ਦੂਜੇ ਰੂਪ ਵਿੱਚ, ਤੀਜੇ ਰੂਪ ਵਿੱਚ, ਚੌਥੇ ਰੂਪ ਵਿੱਚ, ਫਿਰ ਇਸ ਸਰੋਵਰ ਦੀ ਕਾਰ ਸੇਵਾ ਕਰਕੇ ਅਤੇ ਪੰਜਵੇਂ ਅਤੇ ਛੇਵੇਂ ਰੂਪ ਦੇ ਵਿੱਚ ਵੀ ਇੱਥੇ ਮੈਂ ਵਿਰਾਜਮਾਨ ਹੋਵਾਂਗਾ। ਇਸ ਤਰ੍ਹਾਂ ਇਹ ਅਸਥਾਨ ਦੀ ਜਿਹੜੀ ਕੋਈ ਸੋਭਾ ਹੈ ਇਹ ਮਹਾਨ ਹੋਵੇਗੀ। ਇਹਦੇ ਵਰਗਾ ਕੋਈ ਇਹਦੇ ਇਹਦੇ ਬਰਾਬਰ ਦਾ ਕੋਈ ਤੀਰਥ ਨਹੀਂ ਹੋਵੇਗਾ। ਇਸ ਤਰ੍ਹਾਂ ਦਾ ਪ੍ਰਸੰਗ ਵੀ ਆਪਾਂ ਕੱਲ੍ਹ ਸੁਣ ਹੀ ਲਿਆ ਹੈ। ਇਸ ਕਰਕੇ ਇੱਥੇ ਉਸੇ ਢੰਗ ਨਾਲ ਉਸੇ ਰੂਪ ਵਿੱਚ ਇਹ ਪ੍ਰਸੰਗ ਆ ਰਿਹਾ ਹੈ। ਸ੍ਰੀ ਗੁਰ ਅੰਗਦ ਹੋਏ ਕਿਰਪਾਲ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਦਿਆਲੂ ਕਿਰਪਾਲੂ ਹੋ ਕੇ ਸਾਡੇ ਤੇ ਹਮ ਹੈ ਬਸਾਇਆ ਹੋ ਗੋਇੰਦਵਾਲ, ਆਪਣੇ ਹੁੰਦਿਆਂ ਹੁੰਦਿਆਂ ਸਾਨੂੰ ਕਹਿੰਦੇ ਗੋਇੰਦਵਾਲ ਸਾਹਿਬ ਦੇ ਵਿੱਚ ਲਿਆ ਬਸਾਇਆ। ਗੁਜਰਪੁਰੀ ਬਸਾਵਨ ਕਰੀ, ਆ ਜਿਹੜੇ ਭੂਤਾਂ ਪ੍ਰੇਤਾਂ ਨੇ ਇਹ ਪੂਰੀ ਉਜਾੜ ਦਿੱਤੀ ਸੀ ਗੁਰੂ ਅੰਗਦ ਸਾਹਿਬ ਦੀ ਆਗਿਆ ਨਾਲ, ਇਹ ਕਹਿੰਦੇ ਇੱਥੇ ਬਸਾਉਣਾ ਕੀਤੀ ਛਟੀ ਨਾਲ। ਹਮ ਜੁੱਤ ਬਸੀ ਨੀਕ ਇਹੋ ਪੁਰੀ, ਸਾਡੇ ਸਮੇਤ ਕਹਿੰਦੇ ਜਿਹੜੀ ਗੋਇੰਦਵਾਲ ਪੁਰੀ ਹੈ ਉਹ ਬਸ ਗਈ ਉਜੜੀ ਹੋਈ। ਨਾਮ ਤੁਮਾਰੇ ਪਰਪੁਰ ਹੋਏ, ਹੁਣ ਜਿਹੜਾ ਤੁਸੀਂ ਨਗਰ ਵਸਾਇਆ ਜਿਹਦਾ ਨਾਮ ਤੁਸੀਂ ਗੁਰੂ ਕਾ ਚੱਕ ਰੱਖਿਆ, ਕਹਿੰਦੇ ਇਹ ਸ਼ਹਿਰ ਦਾ ਨਾਮ ਤੁਹਾਡੇ ਨਾਮ ਉੱਪਰ ਹੋਣਗੇ ਹੋਵੇਗਾ, ਇਸਨੂੰ ਰਾਮਦਾਸਪੁਰਾ ਲੋਕ ਆਖਿਆ ਕਰਨਗੇ। ਜਗ ਬਹੁ ਬਿਦਤਾ ਹੈ ਤੀਰਥ ਸੋਏ, ਇਹ ਜਿਹੜਾ ਤੀਰਥ ਹੈ ਜਿਹਦਾ ਹੁਣ ਤੁਸੀਂ ਟੱਕ ਲਗਵਾਇਆ, ਬੜਾ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੋਵੇਗਾ। ਇਮ ਕਹਿ ਮਹਾ ਆਨੰਦ ਕੋ ਦੀਨ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਸ ਸਰੋਵਰ ਸੰਬੰਧੀ ਵਾਕ ਦੇ ਕੇ ਬੜੀ ਭਾਰੀ ਆਨੰਦੀ ਬਖਸ਼ਿਸ਼ ਕੀਤੀ ਹੈ। ਹਰਖੇ ਰਾਮਦਾਸ ਸੁਖ ਪੀਨ, ਸੁਖਾਂ ਵਿੱਚ ਲੀਨ ਹੋਏ ਗੁਰੂ ਰਾਮਦਾਸ ਸਾਹਿਬ ਜੀ ਅਤਿਅੰਤੀ ਪ੍ਰਸੰਨ ਹੋ ਗਏ। ਨਿਜ ਸਮੀਪ ਹੀ ਰਾਖਣ ਕਰੇ, ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਜਾਣ ਕੇ ਆਪਣੇ ਕੋਲ ਹੀ ਇਹਨਾਂ ਨੂੰ ਰੱਖ ਲਿਆ। ਕਾਜ ਹਜੂਰ ਤਿੰਨੋ ਤੇ ਸਾਰੇ, ਕਿਉਂਕਿ ਹਜੂਰੀ ਵਿੱਚ ਹੀ ਰਹਿ ਕੇ ਸਾਰਾ ਜਿਹੜਾ ਕੰਮ ਹੈ ਇਹਨਾਂ ਰਾਹੀਂ ਹੀ ਪੂਰਾ ਹੋ ਸਕਦਾ ਸੀ, ਜਿਸ ਕਰਕੇ ਕੋਲ ਰੱਖਿਆ ਹੈ। ਤਾਂ ਦਿਨ ਤੇ ਥੋਰੋ ਥਲ ਨੀਵਾ। ਕਵੀ ਜੀ ਕਹਿੰਦੇ ਉਸ ਦਿਨ ਤੋਂ ਲੈ ਕੇ ਉਹ ਜਿਹੜਾ ਦੁੱਖ ਪੰਜਵੀਂ ਬੇਰੀ ਵਾਲੇ ਥਾਂ ਸੀ, ਜਿਹੜਾ ਥਾਂ ਥੋੜਾ ਜਿਹਾ ਇਵੇਂ ਨੀਵਾ ਹੋਇਆ, ਥੋੜੀ ਖੁਦਵਾਈ ਹੋ ਸਕੀ ਸੀ। ਭਇਓ ਰਹਿਓ ਨਹਿ ਪੂਰਨ ਥੀਵਾ। ਉੱਥੇ ਕਹਿੰਦੇ ਖੜਾ ਰਿਹਾ ਉਹ ਪੂਰਨ ਨਾ ਹੋ ਸਕਿਆ। ਸ੍ਰੀ ਗੁਰ ਪਰਮ ਬ੍ਰਿਧ ਤਨ ਹੈ। ਰਾਮਦਾਸ ਸਾਹਿਬ ਜੀ ਸਰੀਰ ਕਰਕੇ ਬੜੀ ਬਿਰਧ ਅਵਸਥਾ ਵਾਲੇ ਸਨ। ਤਉ ਮਹਾ ਤਪ ਤਪਤੇ ਰਹੇ। ਤਾਂ ਵੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਚਵਾਰਾ ਸਾਹਿਬ ਵਿਖੇ ਕਹਿੰਦੇ ਮਹਾਨ ਤਪ ਕਰਦੇ ਰਹਿੰਦੇ। ਘਰ ਮਹਿ ਠਾਡੇ ਰਹੇ ਇਕਾਂਕੀ। ਆਪਣੇ ਘਰ ਦੇ ਵਿੱਚ ਇਕੱਲਿਆਂ ਹੀ ਇਕਾਂਤ ਹੋ ਕੇ ਖੜਿਆ ਰਹਿੰਦੇ। ਕੰਧ ਮੇਖ ਪੱਕ ਰਹੇ ਜਬ ਥਾਕੀ। ਜਦੋਂ ਕਿਤੇ ਥੱਕ ਜਾਂਦੇ, ਥਕਾਵਟ ਹੋ ਜਾਂਦੀ, ਕਿੱਲਾ ਕਿੱਲਾ ਜਾਂ ਕੰਧ ਵਿੱਚ ਲਾਇਆ ਉਸਨੂੰ ਫੜ ਲੈਂਦੇ। ਨਿਸ ਬਾਸਰ ਮਹਿ ਬਸ ਹੈ ਥੋਰਾ। ਨਿਸ ਬਾਸਰ ਮਹਿ ਬੈਸ ਹੈ ਥੋਰਾ। ਰਾਤ ਹੋਵੇ ਦਿਨ ਹੋਵੇ ਥੋੜਾ ਜਾ ਸਮੇ ਬੈਠ ਰੇ। ਖਰੇ ਰਹੇ ਸਤਿਗੁਰ ਤਪ ਕੋਰਾ। ਮਾਰਾ ਮਹਾਨ ਤਪ ਕਰਨ ਲਈ ਜ਼ਿਆਦਾਤਰ ਖੜੇ ਰਹਿੰਦੇ ਹੋ ਕੀਲੀ ਦਾ ਸਹਾਰਾ ਲੈ ਕੇ। ਨਰਨ ਅਨੇਕਨ ਦੈ ਉਪਦੇਸ਼। ਅਨੇਕਾਂ ਲੋਕਾਂ ਨੂੰ ਉਪਦੇਸ਼ ਦਿੰਦੇ ਹਨ। ਨਿਜ ਦਾਸਨ ਕੇ ਕਟ ਹੈ ਕਲੇਸ਼। ਆਪਣੇ ਗੁਰੂ ਘਰ ਦੇ ਦਾਸਾਂ ਸੇਵਕਾਂ ਦੇ ਪੰਜਾਂ ਕਲੇਸ਼ਾਂ ਨੂੰ ਕੱਟਦੇ। ਅਵਿਦਿਆ ਸੰਪਤਾ ਵੀ ਨਿਵੇਸ਼ ਰਾਗ ਦਵੇਸ਼ ਪੰਜ ਕਲੇਸ਼। ਰਹਿ ਸੇਵਾ ਸੇਵਕ ਕੇਰੀ। ਸੇਵਕਾਂ ਦੀ ਜਦੋਂ ਕੋਈ ਮਹਾਨ ਸੇਵਾ ਕੀਤੀ ਵੇਖਦੇ। ਬਖਸ਼ਹਿ ਪਦਵੀ ਊਚ ਬਡੇਰੀ। ਜਿੰਨੀ ਕੋਈ ਸੇਵਾ ਹੁੰਦੀ ਉਸ ਤੋਂ ਉਸੇ ਤਰ੍ਹਾਂ ਉੱਚੀ ਤੌਰ ਦੀ ਪਦਵੀ ਦੀ ਬਖਸ਼ਿਸ਼ ਕਰ ਦਿੰਦੇ। ਦੇਸ਼ ਵਿਦੇਸ਼ਨ ਸੰਗਤ ਆਵੇ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਦੇਸਾਂ ਪ੍ਰਦੇਸਾਂ ਤੋਂ ਸੰਗਤਾਂ ਚੱਲ ਚਲੇ ਆਉਂਦੀਆਂ ਹਨ। ਦਰਸ਼ਨ ਪਰਸਹਿ ਨਰ ਹਰ ਖਾਵੇ ਹੈ। ਦਰਸ਼ਨ ਕਰਕੇ ਮਾਈ ਭਾਈ ਪ੍ਰਸੰਨ ਹੋ ਰਹੇ। ਸੇਵਾ ਹਿਤ ਅਨੇਕ ਢਿੱਗ ਰਹੇ। ਗੁਰੂ ਮਹਾਰਾਜ ਦੀ ਸੇਵਾ ਕਰਨ ਵਾਸਤੇ ਅਨੇਕਾਂ ਗੁਰਸਿੱਖ ਕੋਲ ਰਹਿ ਪੈਂਦੇ। ਮਨ ਬਚ ਕਰਮ ਉਪਾਸਤ ਹੈ। ਮਨ ਬਾਣੀ ਸਰੀਰ ਕਰਕੇ ਸਤਿਗੁਰੂ ਦੀ ਉਪਾਸ਼ਨਾ ਸੇਵਾ ਭਗਤੀ ਕਰਦੇ ਰਹਿੰਦੇ। ਹਿਰਦਾ ਸ਼ੁੱਧ ਹੋਵੇ ਤਿਨ ਕੇਰ। ਜਦੋਂ ਸੇਵਾ ਕਰਦੇ ਉਹਨਾਂ ਗੁਰਸਿੱਖਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ। ਗਿਆਨ ਪਾਏ ਭੇ ਮੁਕਤ ਕਨੇਰ। ਸਤਿਗੁਰੂ ਜੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੰਦੇ। ਉਹ ਬ੍ਰਹਮ ਗਿਆਨ ਪਾ ਕੇ ਬੇਅੰਤ ਮੁਕਤ ਹੋ ਗਏ। ਦਿੱਲੀ ਪਤ ਪ੍ਰਸੰਨ ਜਮ ਹੋਏ। ਦਿੱਲੀ ਪਤ ਪ੍ਰਸੰਨ ਜਿਮ ਹੋਏ। ਇਸ ਤਰ੍ਹਾਂ ਦਿੱਲੀ ਦਾ ਜਿਹੜਾ ਪਾਤਸ਼ਾਹ ਹੈ ਅਕਬਰ ਉਹ ਪ੍ਰਸੰਨ ਹੋ ਕੇ। ਕਿਮ ਉਮਰਾਵ ਬਸੀ ਅਰ ਦੋਏ। ਕੀ ਕਰੀ ਜਾਂਦੇ ਕੀਏ ਉਮਰਾਵ ਬਸੀ ਅਰ ਬੀਸ ਅਰ ਦੋਏ। ਬਸੀ ਤਨ ਬੀਸ ਹੈ। ਕੀਏ ਉਮਰਾਵ ਬੀਸ ਅਰ ਦੋਏ। ਇਸ ਤਰ੍ਹਾਂ ਜਿਹੜੇ ਕਹਿੰਦੇ ਵੀਹ ਤੇ ਦੋ ਬਾਈ ਉਮਰਾਵ ਉਸਨੇ ਕਹਿੰਦੇ ਮੁਖੀ ਬਣਾਏ ਹੋਏ ਸੀ ਆਪਣੇ ਸਮੇਂ ਵਿੱਚ ਦੇਖ ਰੇਖ ਕਰਨ ਲਈ। ਇਸ ਜਗ ਕੇ ਨਸਬ ਸੁਖ ਦੀਨੇ। ਉਹ ਜਿਹੜੇ ਬਾਈ ਉਮਰਾਵ ਸੀ ਅਹਿਲਕਾਰ ਸੀ ਉਹਨੂੰ ਕਹਿੰਦੇ ਇਸ ਸੰਸਾਰ ਦੇ ਜਿਹੜੇ ਨਾਸਵੰਤ ਹੈ ਉਹ ਸੁਖ ਕਹਿੰਦੇ ਅਕਬਰ ਪਾਤਸ਼ਾਹ ਨੇ ਬਖਸ਼ੇ ਸੀ ਦਿੱਤੇ ਸੀ। ਵਡਿਆਈ ਪਦ ਮਹਿ ਥਿਤ ਕੀਨੇ। ਜਿਹੜਾ ਵਡਿਆਈ ਵਾਲਾ ਰੁਤਬਾ ਉਹਦੇ ਵਿੱਚ ਉਹਨੇ ਇਸਤਤ ਕੀਤੇ ਸੀ ਕਾਇਮ ਕੀਤੇ ਸੀ। ਤਿਮ ਸ੍ਰੀ ਅਮਰ ਦਾਸ ਨਿਜ ਦਾਸ। ਉਹ ਅਕਬਰ ਪਾਤਸ਼ਾਹ ਵਾਂਗ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਜਿਹੜੇ ਗੁਰੂ ਘਰ ਦੇ ਮਹਾਨ ਸਿੱਖ ਸੇਵਕ। ਜਿਸ ਪਰ ਭਏ ਪ੍ਰਸੰਨ ਹੁਲਾਸ। ਇਹਦੇ ਉੱਪਰ ਸਤਿਗੁਰੂ ਜੀ ਬਹੁਤੇ ਪ੍ਰਸੰਨ ਹੋ ਕੇ ਉਤਸ਼ਾਹ ਵਿੱਚ ਹੀ ਆ ਗਏ। ਦੋਨੋਂ ਲੋਕਨ ਕੋ ਸੁਖ ਦੀਨ। ਉਹਨਾਂ ਦਾਸਾਂ ਦੇ ਤਾਈ ਗੁਰੂ ਮਹਾਰਾਜ ਨੇ ਕਹਿੰਦੇ ਖੁਸ਼ ਹੋ ਕੇ ਦੋਵੇਂ ਲੋਕਾਂ ਦੇ ਸੁਖ ਬਖਸ਼ ਦਿੱਤੇ। ਮੰਜੀ ਪਰ ਬੈਠਾਵਨ ਕੀਨ। ਸਗੋਂ ਗੁਰਮੁਖ ਪਦਵੀ ਉੱਪਰ ਵੀ ਉਹਨਾਂ ਨੂੰ ਇਸਤਤ ਕਰਦਾ, ਸਿੱਖੀ ਦੇ ਪ੍ਰਚਾਰ ਲਈ ਵੀ ਉਹਨਾਂ ਨੂੰ ਨੀਯਤ ਕਰ ਦਿੱਤਾ। ਦੇਸ਼ਨ ਭੇਜੇ ਗੁਰੂ ਬਣਾਏ। ਉਹਨਾਂ ਨੂੰ ਸੰਸਾਰ ਦੇ ਗੁਰੂ ਕੀ ਪੂਜਨੀਕ ਬਣਾ ਕੇ ਸਤਿਕਾਰਯੋਗ ਬਣਾ ਕੇ ਭੇਜਿਆ ਸਿੱਖਾਂ ਨੂੰ। ਇਹਾਂ ਗ੍ਰਸਤ ਮਹਿ ਸਭ ਸੁਖ ਪਾਏ। ਇੱਥੇ ਗ੍ਰਸਤ ਵਿੱਚ ਰਹਿੰਦਿਆਂ ਸਾਰੇ ਉਹਨਾਂ ਨੇ ਸੁਖ ਪਾਏ। ਕੰਨ ਦੇਸ਼ਨ ਪਰ ਹੁਕਮ ਕਰੰਤੇ। ਗੁਰਮੁਖ ਪਦਵੀ ਉੱਪਰ ਸੁਸ਼ੋਭਿਤ ਹੋ ਕੇ ਬ੍ਰਹਮ ਗਿਆਨੀ ਬਣ ਕੇ ਬਹੁਤੇ ਲੋਕਾਂ ਉੱਪਰ ਹੁਕਮ ਵੀ ਉਹ ਕਰਦੇ, ਦੇਸ਼ਾਂ ਉੱਪਰ ਹੁਕਮ ਚਲਾਉਂਦੇ। ਨਰ ਅਨੇਕ ਮਿਲ ਸੇਵ ਕਰਨ ਤੇ ਉਹਨਾਂ ਬ੍ਰਹਮ ਗਿਆਨੀਆਂ ਦੀ, ਗੁਰਮੁਖ ਪਦੀਆਂ ਵਾਲਿਆਂ ਸਿੱਖਾਂ ਦੀ ਅਨੇਕਾਂ ਲੋਕ ਮਿਲ ਮਿਲ ਕੇ ਸੇਵਾ ਕਰਦੇ ਆ, ਵੀ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਬਖਸ਼ਿਸ਼ ਦੇ ਪਾਤਰ ਹੋਏ ਹੈ। ਮੁਕਤ ਭਏ ਸੁਖ ਭਾ ਪਰ ਲੋਕ, ਇਸ ਤਰ੍ਹਾਂ ਕਹਿੰਦੇ ਸਰੀਰ ਛੱਡ ਕੇ ਮੁਕਤ ਹੋ ਗਏ ਤੇ ਉਹਨਾਂ ਨੂੰ ਪ੍ਰਲੋਕ ਦਾ ਸੁਖ ਵੀ ਪ੍ਰਾਪਤ ਹੋਇਆ। ਐਸੇ ਆਪਣੇ ਸਿੱਖ ਅਸ਼ੋਕ, ਐਸੇ ਜਿਹੜੇ ਸਿੱਖ ਗੁਰੂ ਮਹਾਰਾਜ ਨੇ ਸ਼ੋਕਾਂ ਤੋਂ ਰਹਿਤ ਕਰਦੇ, 22 ਮੰਜੀਆਂ ਬਖਸ਼ ਕੇ, ਦੁਆ ਬਿੰਸਤ ਮੰਜੀ ਅਧਿਕਾਰ, ਦੋ ਜਿਹੜੇ ਵੀ ਜਿਹੜੀਆਂ 22 ਮੰਜੀਆਂ ਉਹਨਾਂ ਦੇ ਜਿਹੜੇ ਅਧਿਕਾਰੀ ਹਨ ਜਾਂ ਨਸ਼ੀਨ, ਬੈਠਾਰੇ ਗੁਰ ਨਿਜ ਦਰਬਾਰ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਦਰਬਾਰ ਦੇ ਵਿੱਚ ਉਹਨਾਂ ਨੂੰ ਸਤਿਕਾਰਯੋਗ ਬਣਾ ਕੇ ਬਿਠਾਇਆ, ਵੀ ਇਹ ਵੀ ਗੁਰਸਿੱਖੀ ਦੇ ਪ੍ਰਚਾਰ ਲਈ ਸਾਡੇ ਵਾਂਗ ਨਿਯਤ ਹਨ। ਪਾਤਸ਼ਾਹ ਦੋ ਲੋਕਨ ਕੇਰੇ, ਕਹਿੰਦੇ ਆਪਣੇ ਦਾਸਾਂ ਗੁਰਸਿੱਖਾਂ ਨੂੰ ਦੋਹਾਂ ਲੋਕਾਂ ਦੇ ਪਾਤਸ਼ਾਹ ਬਣਾਇਆ ਆਪ ਜੀ ਨੇ। ਇਮ ਪਾਤਸ਼ਾਹਿਤ ਕੀਨ ਕਨੇਰੇ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਸੱਚੀ ਜਿਹੜੀ ਪਾਤਸ਼ਾਹੀ ਸੱਚੀ ਹਕੂਮਤ ਕੀਤੀ, 22 ਮੰਜੀਆਂ ਬਖਸ਼ ਕੇ, 22 ਮੰਜਿਨ ਕੇ ਉਮਰਾਵ, ਉਧਰ ਕਹਿੰਦੇ ਉਮਰਾਵ ਅਹਿਲਕਾਰ ਹੈ, 22 ਸੂਬੇ ਸਨ, ਇਧਰ 22 ਮੰਜੀਆਂ ਵਾਲੇ ਅਹਿਲਕਾਰਾਂ ਵਾਗੀ ਬ੍ਰਹਮ ਗਿਆਨੀ ਹੈ। ਕਰ ਸ੍ਰੀ ਗੁਰ ਨਿਜ ਮਹਿਦ ਪ੍ਰਭਾਵ, ਅਮਰਦਾਸ ਸਾਹਿਬ ਜੀ ਨੇ ਆਪਣੇ ਪ੍ਰਭਾਵ ਨਾਲ ਤੇਜ ਪ੍ਰਤਾਪ ਨਾਲ ਕਹਿੰਦੇ ਉਮਰਾਵਾਂ ਨੂੰ 22 ਮੰਜੀਆਂ ਬਾਈਆਂ ਗੁਰਮੁਖਾਂ ਪਦਵੀਆਂ ਤੇ ਬਖਸ਼ ਬਣਾ ਦਿੱਤੇ। ਸ੍ਰੀ ਹਰਦਾਸ ਨੰਦ ਕਹੁ ਦੇਖਾ, ਜੋ ਸਵਾਏ ਮਨ ਹਰਦਾਸ ਜੀ ਦੇ ਸਪੁੱਤਰ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਵਾਲੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੱਕਿਆ ਹੈ। ਉਚਕ ਉਚਿਤ ਤਖਤ ਕੇ ਬੁੱਧ ਵਿਸੇਖਾ, ਇਹ ਤਾਂ ਵਿਸ਼ੇਸ਼ ਬੁੱਧੀ ਵਾਲੇ ਹੈ, ਸਭ ਤੋਂ ਸਿਆਣੇ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਤਖਤ ਦੇ ਉੱਪਰ ਬੈਠਣੀ ਯੋਗ ਹਨ। ਸਭ ਗੁਣ ਸੁੰਜਤ ਸੰਜਤ ਧਰਮ ਮਹਾਨਾ, ਸਾਰੇ ਗੁਣਾਂ ਦੇ ਸਮੇਤ ਧਰਮ ਦੇ ਵਿੱਚ ਮਹਾਨ ਹਨ। ਅਪਰ ਨਾ ਹੇਰਿਓ ਇਨਹੋ ਸਮਾਨਾ, ਰਾਮਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਦੇ ਦਰਸ਼ ਹੋਰ ਨਹੀਂ ਕੋਈ ਸਿੱਖ ਸੇਵਕ ਵੇਖਿਆ। ਤਖਤ ਆਪਣੋ ਜਾਨ ਵਿਸਾਲਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਆਪਣਾ ਮਹਾਨ ਗੁਰਤਾ ਗੱਦੀ ਦਾ ਤਖਤ ਨੂੰ ਜਾਣ ਕੇ ਸਮਝ ਕੇ, ਗੁਰ ਭਾਣੇ ਮਹਿਕ ਹਰਖਣ ਵਾਲਾ, ਭਗਤ ਆਪਣੋ ਜਾਨ ਵਿਸਾਲਾ, ਆਪਣਾ ਮਹਾਨ ਭਗਤ ਜਾਣ ਕੇ ਸੇਵਕ ਜਾਣ ਕੇ ਗੁਰੂ ਕੇ ਭਾਣੇ ਵਿੱਚ ਕਹਿੰਦੇ ਖੁਸ਼ ਹੋ ਕੇ ਰਹਿਣ ਵਾਲਾ, ਪਰਖਣ ਕਰਕੇ ਨੀਕੀ ਰੀਤ, ਚੰਗੀ ਰੀਤੀ ਨਾਲ ਪ੍ਰੀਖਿਆ ਕਰਕੇ, ਰਹਿ ਇੱਕ ਸਾਰ ਸ਼ੁੱਧ ਦਿੜ ਚੀਤ, ਹਮੇਸ਼ਾ ਕਹਿੰਦੇ ਇੱਕ ਸਾਰ ਪੱਕੇ ਚਿੱਤ ਵਿੱਚ ਪਵਿੱਤਰ ਹੀ ਰਹਿੰਦੇ, ਕਦੇ ਵੀ ਚਿੱਤ ਵਿੱਚ ਕੋਈ ਮੈਲ ਨੀ ਵਿਕਾਰ ਨਹੀਂ ਆਉਂਦਾ ਹੈ। ਆਰ ਬਲਾ ਪੂਰਨ ਤਿੰਨ ਭਈ, ਫਿਰ ਵਿਚਾਰਦੇ ਆ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਜਿਹੜੀ ਉਮਰ ਤਾਂ ਪੂਰੀ ਹੋ ਗਈ ਹੈ। ਸ੍ਰੀ ਗੁਰ ਅਮਰ ਜਾਨ ਸਭ ਲਈ, ਗੁਰੂ ਅਮਰਦਾਸ ਸਾਹਿਬ ਜੀ ਨੇ ਅੰਤਰਜਾਮਤਾ ਨਾਲ ਸਾਰੀ ਜਾਣ ਲਈ, ਨਿਜ ਪੁੱਤਰੀ ਭਾਨੀ ਸੋ ਕਹਿਓ, ਆਪਣੀ ਜਿਹੜੀ ਪੁੱਤਰੀ ਬੀਬੀ ਭਾਨੀ ਉਹਦੇ ਸਾਥ ਕਿਹਾ, ਸੋਢੀ ਕੁਲ ਟਿੱਕਾ ਜੋ ਅਹਿਓ, ਸੋਢੀਆਂ ਦੇ ਕੁਲ ਦੇ ਜੋ ਟਿੱਕਾ ਰੂਪ ਸ਼੍ਰੋਮਣੀ ਜੋ ਹੈ ਗੁਰੂ ਰਾਮਦਾਸ ਤੇਰੇ ਪਤੀ, ਵੈ ਪੂਰਨ ਪ੍ਰਾਪਤ ਤਨ ਕਾਲ, ਉਹਨਾਂ ਦੀ ਤਾਂ ਪੁੱਤਰੀ ਉਮਰ ਪੂਰੀ ਹੋ ਗਈ, ਉਹਨਾਂ ਦੇ ਸਰੀਰ ਨੂੰ ਹੁਣ ਕਾਲ ਨੇ ਆ ਪ੍ਰਾਪਤ ਹੋਣਾ, ਮੌਤ ਨੇ ਮਾਰ ਲੈਣਾ। ਵਿਧਵਾ ਹੋਏ ਰਹੋ ਕਿਸ ਢਾਲ, ਪੁੱਤਰੀ ਦੱਸ ਵਿਧਵਾ ਹੋ ਕੇ ਕਿਸ ਤਰ੍ਹਾਂ ਦੇ ਢੰਗ ਨਾਲ ਰਹੇਗੀ ਸੰਸਾਰ ਵਿੱਚ, ਨਹਿ ਉਪਾਇ ਕੋ ਕਰਨੋ ਕਿਆ ਹੈ, ਕਿਉਂਕਿ ਹੁਣ ਮੌਤ ਦਾ ਤਾਂ ਉਪਰਾਲਾ ਹੋ ਨਹੀਂ ਸਕਦਾ, ਮੌਤ ਤੋਂ ਕੋਈ ਬਚਾਇਆ ਨਹੀਂ ਸਕਦਾ, ਫਿਰ ਇਹਦੇ ਸੰਬੰਧ ਕੀ ਕਰਨਾ ਭਲਾ ਹੁਣ ਉਪਰਾਲਾ ਹੀ। ਵਿਤਕੀ ਗਿਰਾ ਸੁਣੀ ਵਿਦਿਆ ਹੈ, ਇਸ ਤਰ੍ਹਾਂ ਬੀਬੀ ਜੀ ਭਾਨੀ ਨੇ ਪਿਤਾ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਬਾਣੀ ਸੁਣੀ ਹੈ, ਨਿਜ ਸੁਹਾਗ ਕੋ ਤਬ ਹੈ ਉਤਾਰੇ, ਆਪਣੇ ਜਿਹੜੇ ਸੁਹਾਗ ਦੇ ਚਿੰਨ ਜੇ ਸਵੇਰੇ ਬੀਬੀ ਜੀ ਨੇ ਲਾ ਲਏ, ਚਰਨ ਕਮਲ ਪਰ ਧਰਿਓ ਸੁਧਾਰੇ, ਅਰਦਾਸ ਵਾਰ ਕੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਕਮਲਾਂ ਦੇ ਅੱਗੇ ਰੱਖ ਦਿੱਤੇ, ਕਹਿਤ ਭਈ ਸੱਚ ਬਾਖ ਤੁਮਾਰਾ, ਕਹਿਣ ਲੱਗੇ ਬੀਬੀ ਹੇ ਪਿਤਾ ਸਤਿਗੁਰੂ ਜੀ ਤੁਹਾਡਾ ਬਚਨ ਤਾਂ ਸੱਚੀ ਹੋਣਾ ਹੈ, ਹੋਹਿ ਮ੍ਰਿਤੂ ਤਉ ਆਪ ਉਚਾਰਾ, ਜੇ ਮੇਰੇ ਪਤੀ ਨੇ ਮਾਰਾ ਚੜਾਈ ਕਰ ਜਾਣੀ ਤਾਂ ਹੀ ਆਪ ਜੀ ਨੇ ਬਚਨ ਕਿਹਾ ਹੈ, ਪੁੱਤਰੀ ਕੋ ਨਿਸ਼ਚੈ ਨਿਜ ਨਿਜ ਬਚ ਪਰ, ਪੁੱਤਰੀ ਦਾ ਵੀ ਜਿਹੜਾ ਨਿਚਾ ਬਚਨ ਸਾਡੇ ਬਚਨਾਂ ਉੱਪਰ ਹੈ, ਲੱਖ ਪ੍ਰਸੰਨ ਭੇ ਸ੍ਰੀ ਗੁਰ ਅਮਰ, ਗੁਰੂ ਅਮਰਦਾਸ ਸਾਹਿਬ ਜੀ ਜਾਣ ਕੇ ਨਾ ਤੇ ਪ੍ਰਸੰਨ ਹੋ ਗਏ, ਕਹਿਣ ਲੱਗੇ ਹਮ ਭਾਖਿਓ ਜੈਸੇ, ਸੁਪੁੱਤਰੀ ਨੂੰ ਕਹਿਣ ਲੱਗੇ ਵੀ ਜਿਵੇਂ ਅਸੀਂ ਬਚਨ ਕਿਹਾ ਸੀ, ਨਿਸ਼ਚੈ ਹੋਤ ਬਰਤ ਬੋ ਤੈਸੇ, ਤੂੰ ਨਿਸ਼ਚੈ ਕੱਲਾ ਉਵੇਂ ਬਰਤ ਜਾਣਾ ਸੀ, ਅੱਜ ਇਹਨਾਂ ਨੇ ਸੱਚਖੰਡ ਕਮਨ ਕਰ ਜਾਣਾ ਸੀ ਤੇਰੇ ਪਤੀ ਨੇ, ਸੰਮਤ ਸੱਤ ਦਵਾਦਸ ਬੈ ਸਾਰੀ, ਹੇ ਸੁਪੁੱਤਰੀ ਸਾਡੀ ਜਿਹੜੀ ਉਮਰ ਹੈ ਸਾਰੀ ਦੀ ਸਾਰੀ 112 ਸਾਲ ਦੀ ਹੈ, ਖਸ਼ਟਮ ਬਰਖ ਅਬ ਰਹੀ ਹਮਾਰੀ, ਇਸ ਕਰਕੇ ਹੁਣ 106 ਸਾਲ ਸਾਡੇ ਪੂਰੇ ਹੋ ਗਏ, 6 ਸਾਲ ਬਾਕੀ ਉਮਰ ਦੇ ਸਾਡੇ ਰਹਿੰਦੇ, ਸੋ ਹਮ ਦੇਹ ਤਿਨਹੋ ਕੇ ਤਾਈ, ਉਹ ਕਹਿੰਦੇ 6 ਸਾਲ ਜਿਹੜੇ ਬਾਕੀ ਸਾਡੀ ਉਮਰ ਦੇ ਰਹਿੰਦੇ ਹਨ ਉਹ ਤੇਰੇ ਪਤੀ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਈ ਅਸੀਂ ਦੇ ਦਿੰਦੇ, ਇਹੋ ਸੁਹਾਗ ਆਪਣੋ ਸੁਖ ਪਾਈ, ਇਸ ਕਰਕੇ ਤੂੰ ਆਪਣਾ ਜਿਹੜਾ ਸੁਹਾਗ ਦੇ ਚੁਗ ਸਿੰਨ ਜੇ ਤੂੰ ਪਹਿਨ ਲੈ ਤੇ ਸੁਖ ਪਾ ਲੈ, ਕਹਿ ਆਰ ਬਲਾ ਨਿਜ ਸ਼ੇਸ਼, ਇਸ ਤਰ੍ਹਾਂ ਦੇ ਬਚਨ ਕਹਿੰਦੇ ਹੋਏ ਆਪਣੀ ਬਾਕੀ ਸਾਰੀ ਜਿਹੜੀ ਉਮਰ ਹੈ 6 ਸਾਲ ਦੀ, ਉੱਤਮ ਗੁਰਤਾ ਜਗਤ ਅਸ਼ੇਸ਼, ਸਾਰੇ ਸੰਸਾਰ ਤੋਂ ਜਿਹੜੀ ਗੁਰਤਾ ਗੱਦੀ ਉੱਤਮ ਹੈ ਉਸ ਦੀ, ਕੇ ਸੋਢੀ ਕੁਲ ਭੂਖਨ ਕੋ ਦੀਨਸ, ਸੋਢੀਆਂ ਕੁਲ ਦੇ ਗਹਿਣਾ ਰੂਪ ਗੁਰੂ ਰਾਮਦਾਸ ਸਾਹਿਬ ਜੀ ਉਹਨਾਂ ਨੂੰ ਗੁਰਤਾ ਗੱਦੀ ਦੇ ਦਿੱਤੀ, ਸਕਲ ਅਧੀਨ ਤਿਨਹੋ ਕੇ ਕੀਨਸ, ਜਿੰਨੇ ਸਾਰੇ ਸ਼ਹੀਦ ਮਰੀਦ ਦਿਖੀ ਮੁਨੀ ਹੈ ਜਿੰਨੇ ਦੁਨੀਆਂ ਵਿੱਚ ਸ਼ਕਤੀਆਂ ਵਾਲੇ ਫਕੀਰ ਫਕੀਰ ਸਭ ਗੁਰੂ ਰਾਮਦਾਸ ਦੇ ਅਧੀਨ ਆਗਿਆ ਵਿੱਚ ਕਰ ਦਿੱਤੇ, ਤਖਤ ਬਿਠਾਏ ਸੁਤ ਹਰਦਾਸ, ਇਸ ਤਰ੍ਹਾਂ ਬਾਬਾ ਹਰਦਾਸ ਜੀ ਦੇ ਸੁਪੁੱਤਰ ਜਿਹੜੇ ਗੁਰੂ ਰਾਮਦਾਸ ਉਹਨਾਂ ਨੂੰ ਗੁਰਤਾ ਗੱਦੀ ਦੇ ਤਖਤ ਉੱਪਰ ਬਿਠਾ ਦਿੱਤਾ, ਕਹਿ ਕਰ ਸਭ ਮਹਿਕੀਨ ਪ੍ਰਕਾਸ਼, ਸਾਰਿਆਂ ਗੁਰਸਿੱਖਾਂ ਵਿੱਚ ਕਹਿ ਕੇ ਇਹਨਾਂ ਨੂੰ ਪ੍ਰਗਟ ਕਰ ਦਿੱਤਾ ਵੀ ਸਾਥੋਂ ਬਾਅਦ ਹੁਣ ਸੰਗਤ ਦੇ ਸਤਿਗੁਰੂ ਹਨ, ਚੱਲਣ ਬਿਕੁੰਠ ਆਪ ਕੋ ਚਾਹਿਓ, ਆਪ ਕਹਿੰਦੇ ਸੱਚਖੰਡ ਨੂੰ ਹੁਣ ਜਾਣਾ ਚਾਹਿਆ ਹੈ, ਪੁੱਤਰੀ ਨਿਕਟ ਦੇਖ ਕਹਿ ਕਹਿਓ, ਪੁੱਤਰੀ ਬੀਬੀ ਕੋਲ ਬੈਠੀ ਸੀ ਉਹਨਾਂ ਨੂੰ ਦੇਖ ਕੇ ਕਿਹਾ ਹੈ, ਸਭ ਤੇ ਸ਼ਰਧਾ ਉਰ ਅਧਿਕਾਈ, ਜੀ ਜੀ ਕਹਿੰਦੇ ਹਿਰਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਹਿਰਦੇ ਵਿੱਚ ਸ਼ਰਧਾ ਸੀ, ਬਹੁਤੀ ਸ਼ਰਧੀ ਸੀ ਪਿਤਾ ਉੱਪਰ, ਜਾਂਚ ਲਿਹੋ ਹਮ ਤੇ ਮਨ ਭਾਈ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ ਹੈ ਪੁੱਤਰੀ ਜਿਵੇਂ ਤੇਰੇ ਮਨ ਨੂੰ ਚੰਗਾ ਲੰਘਾ ਉਹ ਤੂੰ ਅੱਜ ਤੂੰ ਮੰਗ ਕੇ ਸਾਥੋਂ ਲੈ ਲੈ, ਸੁਣ ਕੇ ਹਰਖਤ ਪਿਤ ਕੀ ਬਾਣੀ, ਹਾਂ ਪਿਤਾ ਸਤਿਗੁਰੂ ਦੀ ਗੱਲ ਬਾਤ ਸੁਣ ਕੇ ਸੁਪੁੱਤਰੀ ਬੀਬੀ ਭਾਨੀ ਖੁਸ਼ ਹੋ ਗਈ, ਅਦਕ ਭਾਓ ਕਰ ਭਾਖਿਓ ਭਾਨੀ, ਬਹੁਤ ਹੀ ਪ੍ਰੇਮ ਭਾਵ ਦੇ ਨਾਲ ਮੁਖੋਂ ਬਚਨ ਕਿਹਾ ਪਿਤਾ ਨੂੰ, ਸਭ ਬਿਦ ਮੁਝਕੋ ਕੀਨ ਨਿਹਾਲ, ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਨੇ ਤਾਂ ਪਹਿਲਾਂ ਹੀ ਮੈਨੂੰ ਸਭ ਤਰ੍ਹਾਂ ਕਰਕੇ ਨਿਹਾਲੋ ਨਿਹਾਲ ਕਰ ਦਿੱਤਾ, ਮੈਂ ਹਾਂ ਸਭ ਤੇ ਭਾਗ ਵਿਸਾਲ, ਮੈਂ ਤਾਂ ਮਾਰਾ ਆਪਣੇ ਆਪ ਨੂੰ ਸਭ ਤੋਂ ਵੱਡੇ ਭਾਗਾਂ ਵਾਲੀ ਸਮਝਦੀ ਹਾਂ, ਜਿਸ ਕੇ ਪਿਤ ਤੁਮ ਪੁਨਹ ਪ੍ਰਸੰਨ, ਜਿਸਦੇ ਤੁਸੀਂ ਮੇਰੇ ਪਿਤਾ ਹੋ ਫਿਰ ਮੇਰੇ ਤੇ ਤੁਸੀਂ ਪਿਤਾ ਹੋਣ ਤੋਂ ਨਾਲ ਪ੍ਰਸੰਨ ਵੀ ਹੋ, ਦਈ ਵਡਾਈ ਮੈਂ ਵੱਡ ਧੰਨ, ਤੇ ਮੈਨੂੰ ਵੀ ਵਡਿਆਈ ਦੇ ਦਿੱਤੀ ਹੈ, ਮੈਂ ਧੰਤਾ ਯੋਗ ਹੋ ਗਈ ਹੈ, ਜੇ ਅਬ ਵਰ ਦੇਵਨ ਕੋ ਭਾਖਾ, ਜੇ ਮਾਰਾ ਹੁਣ ਤੁਸੀਂ ਵਰ ਦੇਣ ਲਈ ਕੋਈ ਮੈਨੂੰ ਕਿਹਾ ਹੈ, ਜਾਂ ਤੇ ਮੈਂ ਜਾਂਚਤ ਚਿਤ ਕਾਖਾ, ਮੇਰੇ ਚਿਤ ਵਿੱਚ ਆਣਾ ਉਹ ਮਾਰਾ ਮੈਂ ਤੁਹਾਥੋਂ ਮੰਗ ਲੈਣੀ ਹਾਂ। ਇੱਕ ਚਿੰਤਾ ਆਤਸ਼ ਬਿਰਦਾਏ ਉਹ ਮਾਰਾ ਇਹ ਹੈ ਮੇਰੇ ਚਿਤ ਵਿੱਚ ਬੜੀ ਚਿੰਤਾ ਫਿਕਰ ਵੱਧ ਰਿਹਾ ਹੈ। ਸੋ ਅਬ ਰਾਵਰ ਦੇਹ ਮਿਟਾਏ ਉਹ ਚਿੰਤਾ ਫਿਕਰ ਮਾਰਾ ਕੋਈ ਬਰੂ ਬਚਨ ਕਹਿ ਕੇ ਹੁਣ ਮਿਟਾ ਦੇ। ਉਹ ਸ੍ਰੀ ਨਾਨਕ ਤੇ ਸ੍ਰੀ ਗੁਰ ਅੰਗਦ ਉਹ ਚਿੰਤਾ ਫਿਕਰ ਕੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਹੋ ਗਏ ਹੁਣ ਤੁਮ ਲੀਨਸ ਗੁਰਤਾ ਸੰਪਦ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਗੁਰਤਾ ਗੱਦੀ ਰੂਪੀ ਬਭੂਤੀ ਮਹਾਰਾ ਤੁਸੀਂ ਮੇਰੇ ਪਿਤਾ ਨੇ ਲੈ ਲਈ। ਅਬ ਦੀਨਸ ਮੁਝ ਘਰ ਵਡਿਆਈ ਹੁਣ ਮਹਾਰਾ ਮੇਰੇ ਘਰ ਵਿੱਚ ਮੇਰੇ ਪਤੀ ਨੂੰ ਇਹ ਗੁਰਤਾ ਗੱਡੀ ਦੀ ਵਡਿਆਈ ਤੁਸੀਂ ਬਖਸ਼ ਦਿੱਤੀ। ਸੋ ਕਬ ਪਰ ਕੇ ਘਰ ਨਹਿ ਜਾਈ ਇਹ ਮਹਾਰਾ ਵਰ ਮੰਗਦੀ ਹੈ ਹੁਣ ਜਿਹੜਾ ਗੁਰਤਾ ਗੱਦੀ ਦੀ ਵਡਿਆਈ ਕਿਸੇ ਹੋਰ ਦੂਸਰੇ ਤੇ ਘਰ ਨਾ ਜਾਵੇ ਕੋਈ ਹੋਰ ਨਾ ਸੇਵਕ ਲੈ ਜਾਏ। ਸੋਡੀ ਬੰਸ ਵਿਖੇ ਸੋ ਪ੍ਰਕਾਸ਼ ਹੈ ਮੇਰੀ ਗੁਰਤਾ ਗੱਦੀ ਦੀ ਵਡਿਆਈ ਹੈ ਸੋਡੀਆਂ ਦੀ ਬੰਸ ਦੇ ਵਿੱਚ ਹੀ ਪ੍ਰਕਾਸ਼ ਕਰਦੀ ਰਹੇ। ਸੁਣੋ ਸੁਣੋ ਪਿਤਾ ਜੀ ਇਹੋ ਮਨ ਆਸ਼ ਹੈ ਇਹ ਪਿਤਾ ਜੀ ਸੁਣ ਲੋ ਇਹ ਮੇਰੇ ਮਨ ਦਾ ਖਿਆਲ ਹੈ। ਸੁਣ ਸ਼ਰਧਾਲੂ ਸੁਤਾ ਕੇ ਬੈਨ ਇਸ ਤਰ੍ਹਾਂ ਸ਼ਰਧਾਲੂ ਆਪਣੀ ਸਪੁੱਤਰੀ ਦੇ ਬਚਨ ਸੁਣ ਕੇ ਕਰਨਾ ਰਸ ਤੇ ਪੂਰਦ ਨੈਣ ਕਿਰਪਾ ਨਾਲ ਰਸ ਨਾਲ ਕਹਿੰਦੇ ਨੇਤਰ ਭਰੇ ਕਿਰਪਾ ਤੇ ਪ੍ਰੇਮ ਨਾਲ ਨੇਤਰ ਭਰੇ ਆਪ ਜੀ ਸ੍ਰੀ ਮੁਖ ਤੇ ਬਰ ਬਾਕ ਬਖਾਨਾ ਗੁਰੂ ਅਮਰਦਾਸ ਸਾਹਿਬ ਜੀ ਨੇ ਸਵਾਏ ਮਾਨ ਮੁਖ ਤੋਂ ਬਚਨ ਬਰ ਰੂਪ ਕਿਹਾ ਤਬ ਸੁਤ ਪੌਤਰਨ ਪਤ ਮਤ ਵਾਨ ਸੁਪੁੱਤਰੀ ਤੇਰਾ ਜਿਹੜਾ ਪੁੱਤਰ ਹੈ ਉਹ ਵੀ ਗੁਰੂ ਹੋਵੇਗਾ ਤੇਰਾ ਜਿਹੜਾ ਪੌਤਰ ਹੈ ਹਰਗੋਬਿੰਦ ਸਾਹਿਬ ਉਹ ਵੀ ਗੁਰੂ ਹੋਵੇਗਾ ਤੇਰਾ ਪਤੀ ਗੁਰੂ ਰਾਮਦਾਸ ਸਾਹਿਬ ਜੀ ਅਕਲ ਵਾਲੇ ਜਗਤ ਵਿਖੇ ਬਿਦਤਹਿ ਗੁਰ ਪੂਰੇ ਸਾਰੇ ਕਹਿੰਦੇ ਸੰਸਾਰ ਦੇ ਵਿੱਚ ਪੂਰੇ ਸਤਿਗੁਰੂ ਰੂਪ ਵਿੱਚ ਪ੍ਰਗਟ ਹੋਣਗੇ ਤੋਹੇ ਮਨੋਰਥ ਹੋਹੇ ਜ਼ਰੂਰੇ ਤੇਰੇ ਜਿਹੜਾ ਮਨ ਦਾ ਫੁਰਨਾ ਨਾ ਇਹ ਪੂਰਾ ਜ਼ਰੂਰ ਹੋਵੇਗਾ ਵੀ ਤੇਰੇ ਪਤੀ ਵੀ ਗੁਰੂ ਹੈ ਤੇਰੇ ਪੁੱਤਰ ਵੀ ਤੇਰੇ ਪੋਤਰੇ ਵੀ ਪੜੋਤੇ ਵੀ ਇਮ ਕਹਿ ਆਪ ਬਿਕੁੰਠ ਸਿਧਾਰੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਆਪਣੀ ਸਪੁੱਤਰੀ ਨੂੰ ਬਚਨ ਕਹਿ ਕੇ ਸੱਚਖੰਡ ਗਵਨ ਕਰ ਗਏ। ਰਾਮਦਾਸ ਗੁਰ ਭੇ ਜਗ ਸਾਰੇ ਸੰਸਾਰ ਦੇ ਵਿੱਚ ਹਰ ਪਾਸੇ ਗੁਰੂ ਰਾਮਦਾਸ ਸਾਹਿਬ ਜੀ ਜਗਤ ਗੁਰੂ ਹੋ ਗਏ। ਬਹੁਤ ਸਿੱਖਿਆਨ ਕੋ ਦੇ ਉਪਦੇਸ਼ ਬਹੁਤੇ ਗੁਰਸਿੱਖਾਂ ਨੂੰ ਉਪਦੇਸ਼ ਦੇ ਕੇ ਕਰੇ ਮੁਕਤ ਹੱਥ ਬੰਦ ਕਲੇਸ਼ ਇਸ ਤਰ੍ਹਾਂ ਮੁਕਤ ਕਰ ਦਿੱਤੇ ਜਿਹੜੇ ਬੰਧਨ ਕਲੇਸ਼ ਹੈ ਮੂੰਹ ਮਮਤਾ ਦੇ ਉਹਨਾਂ ਨੂੰ ਹੱਥ ਕੇ ਨਾਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਥੋੜੇ ਰੂਪ ਵਿੱਚ ਭਾਵੇਂ ਗੁਰਤਾ ਗੱਦੀ ਦਾ ਪ੍ਰਸੰਗ ਪਿੱਛੇ ਵੀ ਆ ਚੁੱਕਿਆ ਹੈ ਥੋੜੇ ਜਿਹੇ ਰੂਪ ਦੇ ਵਿੱਚ ਦੁਬਾਰਾ ਕਵੀ ਜੀ ਨੇ ਕਰ ਦਿੱਤਾ ਵੀ ਲੜੀ ਨਾ ਟੁੱਟ ਜਾਵੇ। ਇਸ ਤੋਂ ਅੱਗੇ ਜਿਵੇਂ ਉਹ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਕਾਰ ਕਿਰਿਆ ਇਹਦਾ ਥੋੜ੍ਹਾ ਬਹੁਤਾ ਕਵੀ ਜੀ ਨੇ ਉਹ ਪ੍ਰਸੰਗ ਕਿਹਾ ਹੈ। ਇਹ ਗੁਰੂ ਮਹਾਰਾਜ ਦੇ ਲੰਗਰ ਵਿੱਚ ਜਿਹੜੇ ਭਾਈ ਹਿੰਦਾਲ ਜੀ ਕਾਰ ਸੇਵਾ ਕਰਨ ਵਾਲੇ ਸਨ ਉਹਨਾਂ ਦਾ ਖੋਲ੍ਹ ਕੇ ਪ੍ਰਸੰਗ ਕਿਹਾ ਜੋ ਆਟਾ ਗੁੰਨਦੇ ਸਨ ਹੋਰ ਲੰਗਰ ਦੀ ਸੇਵਾ ਕਰਦੇ ਸਨ ਇਹਨਾਂ ਉੱਪਰ ਪ੍ਰਸੰਨ ਹੋ ਕੇ ਸਤਿਗੁਰੂ ਸਾਹਿਬ ਜੀ ਨੇ ਬਰਰੂ ਬਚਨ ਕਹੇ ਸਨ। ਇਹ ਹਿੰਦਾਲ ਦੇ ਅੱਗੇ ਤੋਂ ਅੱਗੇ ਕੋਈ ਅੰਸ਼ ਬੰਸ਼ ਵਿੱਚੋਂ ਇਹੋ ਜਿਹਾ ਵੀ ਭੜੂਆ ਹੋ ਗਿਆ ਸੀ ਜਿਹਨੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਬਣਾ ਵਿਗਾੜ ਦਿੱਤੀ। ਇਹ ਕਬੀਰ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚੋਂ ਹੋਇਆ ਸੀ ਕਬੀਰ ਪੰਥੀ ਇਹ ਦੋਹਾਂ ਨੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਨੂੰ ਬੁਲਾ ਰਿਹਾ ਸੀ। ਇਹ ਕਬੀਰ ਸਾਹਿਬ ਜੀ ਇਹ ਮਹਾਨ ਸਨ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਭਾਈ ਹਿੰਦਾਲ ਗੁਰਸਿੱਖੀ ਵੀ ਮਹਾਨ ਸਨ। ਇਹ ਕੋਈ ਜ਼ਰੂਰੀ ਨਹੀਂ ਵੀ ਜਿਹੜੇ ਅੰਸ ਵੰਸ਼ ਵੀ ਕੋਈ ਚੰਗਾ ਮਹਾਂਪੁਰਖ ਬ੍ਰਹਮ ਗਿਆਨੀ ਤਤਵੇਤਾ ਹੋਇਆ ਵੀ ਉੱਥੇ ਮਾੜਾ ਨਾ ਹੋਵੇ ਇਹ ਵੀ ਹੋ ਸਕਦਾ ਹੈ। ਉੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਘਰੇ ਪ੍ਰਿਥੀ ਚੰਦ ਪੈਦਾ ਕਰਕੇ ਉੱਧਰ ਰਾਮ ਰਾਗੇ ਵਰਗਾ ਪੈਦਾ ਧੀਰਮਲ ਵਰਗਾ ਪੈਦਾ ਕਰਕੇ ਦਿਖਾ ਦਿੱਤਾ ਵੀ ਇਹ ਵੀ ਹੋ ਜਾਂਦੇ ਨੇ। ਕਈ ਵਾਰੀ ਹੁੰਦਾ ਵੀ ਅਸੀਂ ਤਾਂ ਅਮਰ ਛਕਿਆ ਰਹਿਤ ਬਹਿਤ ਰੱਖਦੇ ਹਾਂ ਗੁਰੂ ਘਰ ਜਾਂਦੇ ਸਾਡੇ ਘਰ ਇਹੋ ਜਿਹਾ ਕਿਵੇਂ ਹੋ ਗਿਆ ਰੌਣ ਵਰਗਾ ਕੰਸ ਵਰਗਾ ਇਹ ਤਾਂ ਐਸਾ ਹੈ ਆਪੋ ਆਪਣੀ ਕਿਸਮਤ ਹੈ ਉਹ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਜਿਵੇਂ ਚੰਗੀ ਬਾਹ ਵਿੱਚ ਖੇਤੀ ਖੁਰਤੀ ਅਸੀਂ ਹੁੰਦੇ ਹਾਂ, ਚੰਗਾ ਬੀਜ ਬੀਜਦੇ, ਉਹਦੇ ਵਿੱਚ ਮਾੜਾ ਜਿਹੜਾ ਉਹ ਬਾਥੂ ਬੁਥੂ ਜਾਂ ਕਰੁੰਡ ਹੋਰ ਮੋਕਰ ਮੂਥਾ ਮੂਥਾ ਤਾਂ ਆਪੇ ਹੀ ਹੁੰਦਾ, ਸਿਰ ਸਾਰਾ ਆਪੇ ਸਿਰ 'ਤੇ ਹੀ ਆਈ ਜਾਂਦਾ। ਐਵੇਂ ਇਹ ਵੀ ਵਿੱਚ ਮਾੜੇ ਮੁੜੇ ਉਹ ਪੈਂਦੇ ਨੇ, ਪੈਦਾ ਹੋ ਜਾਂਦੇ ਨੇ, ਪਰ ਜਿਹੜੇ ਮਾੜੇ ਉਹ ਮਾੜੇ ਰਹਿੰਦੇ, ਜਿਹੜੇ ਚੰਗੇ ਉਹ ਚੰਗੇ ਰਹਿੰਦੇ ਆ। ਉਹ ਅਸੀਂ ਦੇਖਦੇ ਮਾੜਿਆਂ ਨੂੰ ਜਿਵੇਂ ਕਿਵੇਂ ਖਤਮ ਕਰਦੇ ਹਾਂ ਖੇਤ ਵਿੱਚੋਂ, ਦੀਨਾਂ ਨੂੰ ਚੰਗਿਆਂ ਦੀ ਪਾਲਣਾ ਪਾਸਣਾ ਹੁੰਦੀ ਹੈ। ਇਸ ਤਰ੍ਹਾਂ ਗੁਰਮੁਖ ਪੰਥ ਹੈ, ਇਹ ਸਿੱਖੀ ਪੰਥ ਵਿੱਚ ਇਹਦੇ ਵਿੱਚ ਚੰਗੇ ਗੁਰਮੁਖ ਬ੍ਰਹਮ ਗਿਆਨੀ ਤੱਤਵ 'ਤੇ ਵੀ, ਇਹਦੇ ਵਿੱਚ ਲੋਟੂ ਵੀ ਗੋਲਕਾਂ ਚਰਾਉਣ ਵਾਲੇ ਵੀ, ਜਿਵੇਂ ਆ ਉਹਨਾਂ ਗ੍ਰੰਥੀਆਂ ਵਿੱਚ ਚੰਗੇ ਚੰਗੇ ਵੀ ਹੈਗੇ ਆ, ਨਿਤਨੇਮੀ ਗ੍ਰੰਥੀ ਸਾਹਿਬਾਨ ਵਿੱਚ ਮਾੜੇ ਵੀ ਆ ਜਾਂਦੇ ਆ, ਜਿਨ੍ਹਾਂ ਨੇ ਕੋਈ ਕਿਸੇ ਚੰਗੇ ਥਾਂ ਤੋਂ ਨਹੀਂ ਨਾ ਇਹ ਸੰਥਿਆ ਪੰਥਿਆ ਲਈ ਨਾ ਪੜ੍ਹੇ ਪੁੜੇ ਆ, ਆਪੇ ਹੀ ਬਣ ਗਏ ਗ੍ਰੰਥੀ। ਉਹਨਾਂ ਦਾ ਤੁਸੀਂ ਸੁਣ ਦੇਖ ਹੀ ਲੈਂਦੇ ਵੀ ਉਹ ਪਾਠ ਦੀ ਹਜ਼ੂਰੀ ਵਿੱਚ ਬੈਠੇ ਅਖੰਡ ਦੀ ਰਾਹ ਅਤੇ ਮੋਬਾਈਲਾਂ ਰਾਹੀਂ ਜਾਂ ਫਿਲਮਾਂ ਵੇਖੀ ਜਾਂਦੇ ਆ। ਇਹ ਹੁਣ ਸਾਰਿਆਂ ਨੂੰ ਤਾਂ ਨਹੀਂ ਅਸੀਂ ਮਾੜਾ ਕਹਿ ਸਕਦੇ, ਸਾਰੇ ਗ੍ਰੰਥੀ ਮੋਬਾਈਲਾਂ ਵੇਖਦੇ ਆ। ਇਸ ਤਰ੍ਹਾਂ ਜਾਣੀ ਸਾਡੇ ਘਰਾਂ ਵਿੱਚ ਵੀ ਮਾੜੇ ਹੁੰਦੇ ਆ, ਰਾਗੀਆਂ ਵਿੱਚ ਵੀ ਸ਼ਰਾਬਾਂ ਕਰਾਬਾਂ ਪੀਣ ਵਾਲੇ ਆ, ਗ੍ਰੰਥੀਆਂ ਵਿੱਚ ਵੀ ਗਿਆਨੀਆਂ ਵਿੱਚ ਵੀ ਇਹਦੇ ਵਿੱਚ ਮਾੜੇ ਵੀ ਆ ਜਾਂਦੇ ਆ, ਅਤੇ ਚੰਗੇ ਚੰਗੇ ਵੀ ਗਿਆਨੀ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ, ਇਹ ਜਿਹੇ ਵੀ ਹੈਗੇ ਜਿਹੜੇ ਕੱਖ ਨਹੀਂ ਛੱਡਦੇ, ਗੋਲਕ ਦੇ ਇਰਦ ਗਿਰਦ ਹੀ ਫਿਰਦੇ ਰਹਿੰਦੇ ਆ ਵੀ ਕਦੋਂ ਦਾਗ ਘਾ ਲੱਗੇ। ਪਿੱਛੇ ਜੇ ਦੇਖ ਲਓ ਅਖਬਾਰਾਂ ਰਾਹੀਂ ਆਇਆ ਸੀ ਵੀ ਇੱਕ 6 ਮਹੀਨੇ ਬੈਠਾ ਰਿਹਾ ਗੁਰੂ ਰਾਮਦਾਸ ਸਾਹਿਬ ਜੀ ਦੇ ਹਰਿਮੰਦਰ ਵਿੱਚ, ਅਤੇ ਉਹ ਜਿਹੜਾ ਚੰਦੋਏ ਵਿੱਚ ਸੋਨੇ ਦਾ ਛੱਲਾ ਨਾ ਉਹ ਮੈਂ ਲਾਹ ਕੇ ਲਿਜਾਣਾ ਹੈ, ਲਿਜਾਣਾ ਉਦਣ ਵੀ ਜਿੱਦਣ ਬਿਜਲੀ ਗੁੱਲ ਹੋ ਗਈ, ਅਤੇ ਰੋਜ਼ ਸਵੇਰ ਤੋਂ ਬੈਠ ਕੇ ਸ਼ਾਮ ਤੱਕ ਬਹਿੰਦਾ। ਕੋਈ ਬਹਿੰਦਾ ਹਰਿਮੰਦਰ ਸਾਹਿਬ ਵਿੱਚ ਕੀਰਤਨ ਸੁਣ ਲਈ, ਅਤੇ ਉਹ ਛੱਲੇ ਵਾਸਤੇ ਬੈਠਾ। ਆ ਕੁਝ ਸਕਿੰਟ ਹੀ ਬਸ ਲਾਈਟ ਗੁੰਮ ਹੋਈ ਸੀ ਅਤੇ ਉਹਨੇ ਛਾਲ ਮਾਰੀ ਸੀ, ਦੇਖ ਲਓ ਕੀਰਤਨ ਹੁੰਦਾ ਸੀ, ਸਾਰੀ ਸੰਗਤ ਬੈਠੀ ਸੀ, ਲਾਹ ਲਿਆ ਸੀ, ਜੇ ਨਾ ਬਿਜਲੀ ਆਉਂਦੀ ਲੈ ਜਾਣਾ ਸੀ ਇਹਨੇ। ਦੇਖ ਲਓ ਵੀ ਇਹੋ ਜਿਹੇ ਵੀ ਭੜੂਏ ਗਏ ਆ ਵੀ ਜਿਹੜੇ ਉੱਥੋਂ ਲਾਹ ਕੇ ਲਿਜਾਣਾ ਹੀ ਲਿਜਾਣਾ ਅਤੇ ਲੈ ਵੀ ਜਾਣਾ ਸੀ ਉਹਨੇ ਜੇ ਨਾ ਲਾਈਟ ਆਉਣੀ। ਅਤੇ ਦੂਜੇ ਦੇਖ ਲਓ ਵੀ ਹਰ ਇੱਕ ਦੇ ਹੱਥ ਵਿੱਚ ਕੜਾਹ ਪ੍ਰਸ਼ਾਦੀ ਦੇਗ, ਕਿਸੇ ਦੇ ਹੱਥ ਵਿੱਚ ਕੋਈ ਰੁਮਾਲਾ ਹੈ, ਕਿਸੇ ਦੇ ਹੱਥ ਵਿੱਚ ਫੁੱਲਾਂ ਦੀ ਮਾਲਾ ਹੈ, ਕਿਸੇ ਦੇ ਹੱਥ ਵਿੱਚ ਕੋਈ ਸੋਨਾ ਸੁੰਦਾ ਵੀ ਮਹਾਰਾਜ ਦੇ ਅਸਥਾਨ 'ਤੇ ਭੇਟਾ ਕਰਨਾ, ਇੱਥੇ ਲੱਗੇ ਰੀ ਪਾਲਸ ਹੋਵੇ ਚਮਕੇ ਦਮਕੇ ਵਿੱਚੇ ਇਹੋ ਜਿਹੇ ਵੀ ਉੱਥੇ ਪੈਦਾ ਹੁੰਦੇ। ਉਹ ਤੁਸੀਂ ਦੇਖ ਰਹੇ ਹੋ ਸਾਰਾ ਇਰਦ ਗਿਰਦ, ਰੋਜ਼ ਉੱਥੇ ਸਪੀਕਰਾਂ ਰਾਹੀਂ ਬੋਲਦੇ ਭਾਈ ਆਪੋ ਆਪਣੇ ਸਾਜ਼ ਦਾ ਸਮਾਨ ਦਾ ਆਪ ਖਿਆਲ ਰੱਖਣਾ, ਇੱਥੇ ਸਾਰੀਆਂ ਫੌਜਾਂ ਸਿਫਤੀ ਦਾ ਘਰ ਹੈ, ਇੱਥੇ ਸਾ